ਅਮਰਦਾਸ ਪਦ ਵੰਡ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸਾਹਿਬ ਜੀਓ ਸਵਈਆ ਬਲਵੰਡ ਵੱਡੇ ਭੁਜ ਦੰਡ ਪ੍ਰਚੰਡ ਅਖੰਡ ਅਦੰਡ ਕਰੇ ਖਲ ਖੰਡਾ ਰਨ ਮੰਡ ਉਮੰਡ ਕਮੰਡਿਤ ਚੰਡ ਅਖੰਡਲ ਕੇ ਆਰਕੀਨ ਬਿਹੰਡਾ ਕਰ ਹੇਰ ਕੁਵੰਡਹਿ ਤੁੰਡਹਿ ਪੰਡ ਭਗੇ ਜਸ ਮੰਡਨ ਭਾ ਬ੍ਰਹਮੰਡਾ ਸਿੱਧ ਦਾ ਨਿੱਧ ਦਾ ਰਿੱਧ ਦਾ ਬੁੱਧ ਦਾ ਜੁੱਧ ਮੱਧ ਸਹਾਇ ਸਦਾ ਭਵ ਮੰਡਾ ਬਲਵੰਡ ਵੱਡੇ ਭੁਜ ਦੰਡ ਪ੍ਰਚੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਅਪਾਰੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ, ਆਪਾਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਾਜ਼ਰੀਆਂ ਭਰਦੇ ਹੋਏ ਸੰਗਤ ਰੂਪ ਜੁੜ ਕੇ ਕੀਰਤਨ ਤੋਂ ਬਾਅਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਜੋ ਚੂੜਾਮਣ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਲਿਖਿਆ ਹੈ ਉਹਨੂੰ ਪੜ੍ਹਨਾ ਸੁਣਨਾ ਪ੍ਰਾਰੰਭ ਕੀਤਾ ਹੈ। ਕਵੀ ਜੀ ਨੇ ਜਿਸ ਤਰ੍ਹਾਂ ਇਤਿਹਾਸ ਲਿਖਣ ਤੋਂ ਰਚਣ ਤੋਂ ਪਹਿਲਾਂ ਦਸਾਂ ਜਾਮਿਆਂ ਦੇ ਮਹਿਮਾ ਦੇ ਮੰਗਲ ਕੀਤੇ, ਫਿਰ ਗੁਰੂ ਮਹਾਰਾਜ ਗੁਰਮੰਤਰ ਵਾਹਿਗੁਰੂ ਦੀ ਮਹਿਮਾ ਬਿਆਨ ਕੀਤੀ, ਉਸ ਤੋਂ ਅੱਗੇ ਜਿਹੜੇ ਗੁਰੂ ਕੀ ਇਹ ਕਥਾ ਹੈ, ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਹੈ, ਕੀਰਤੀ ਹੈ। ਇਹ ਤਾਂ ਇਉਂ ਹੈ ਜਿਸ ਤਰ੍ਹਾਂ ਕੋਈ ਸੋਹਣੀ ਨਦੀ ਹੋਵੇ, ਨਿਰਮਲ ਜਲ ਪਾਣੀ ਹੋਵੇ, ਇਸ ਤਰ੍ਹਾਂ ਇਹੋ ਜਿਹੜੀ ਨਦੀ ਹੈ ਗੁਰੂ ਕੀ, ਇਹ ਵਡਿਆਈ ਰੂਪ, ਕੀਰਤੀ ਰੂਪ, ਇਹ ਮੰਗਲਾਂ ਨੂੰ ਕਰਨ ਵਾਲੀ, ਖੁਸ਼ੀਆਂ ਬਖਸ਼ਣ ਵਾਲੀ ਹੈ, ਵਿਘਨਾਂ ਕਲੇਸ਼ਾਂ ਨੂੰ, ਮੰਗਲਾਂ ਨੂੰ ਨਾਸ ਕਰਨ ਵਾਲੀ ਹੈ। ਸੰਸਾਰ ਦੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਬੰਧਨ ਹਨ, ਜਕੜ ਜਾਂਦਾ ਹੈ, ਇਹ ਵਿਰਸ਼ਾਂ ਦੇ ਵਾਂਗ ਇਹਦੇ ਸਹਿਤ ਹੀ ਭਰਮ ਅਤੇ ਬੇਮੁਖਤਾ ਰੂਪੀ ਜਿਹੜੇ ਕਿਨਾਰੇ ਹੈ, ਮੇਰੇ ਜਿਹੜੀ ਗੁਰੂ ਕੀ ਕਥਾ ਹੈ, ਕੀਰਤੀ, ਇਹਦਾ ਜਿਹੜਾ ਕਹਿਣਾ ਸੁਣਨਾ, ਇਹਦਾ ਪ੍ਰਵਾਹ ਦਾ ਚੱਲਣਾ ਹੈ, ਜਿੱਥੇ ਚੱਲ ਪੈਂਦੀ ਉੱਥੇ ਭਰਮ ਅਤੇ ਬੇਮੁਖ ਰੂਪੀ ਕਿਨਾਰਿਆਂ ਵੀ ਮੁੱਢਾਂ ਹੀ ਢਾ ਦਿੰਦੀ, ਉਖੇੜ ਦਿੰਦੀ ਹੈ। ਐਸੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ ਵਾਲੀ ਜਿਹੜੀ ਕਥਾ ਰੂਪੀ ਨਦੀ ਹੈ, ਇਹਦੇ ਵਿੱਚ ਜਿਹੜੇ ਗੁਰੂ ਕੇ ਸਿੱਖ ਹੈ, ਉਹ ਗੁਰੂ ਕੀ ਕਿਹੜੀ ਕਥਾ ਸੁਣਦੇ ਮਨ, ਉਹ ਕਹਿੰਦੇ ਇਸ਼ਨਾਨ ਕਰਦੇ। ਇਹ ਗੁਰਸਿੱਖਾਂ ਦੇ ਇਸ਼ਨਾਨ ਕਰਨ ਯੋਗ ਹੈ ਗੁਰੂ ਕੀ ਕੀਰਤੀ ਰੂਪ ਨਦੀ। ਜਿਹੜੇ ਗੁਰੂ ਕੇ ਸਿੱਖ ਹੈ, ਜਿਨ੍ਹਾਂ ਨੇ ਸਿੱਖੀ ਧਾਰੀ ਹੈ, ਉਹ ਗੁਰੂ ਕੀ ਮਹਿਮਾ ਵਡਿਆਈ ਕਥਾ ਦੁਬਾਰਾ ਦੁਬਾਰਾ ਸੁਣ ਕੇ ਸੁੱਖ ਅਤੇ ਆਨੰਦ ਭੋਗਦੇ। ਇਸੇ ਤਰ੍ਹਾਂ ਦੂਜੇ ਪਾਸੇ ਜਿਹੜੇ ਨਿੰਦਕ ਲੋਕ ਹੈ, ਈਰਖਾਲੂ ਲੋਕ ਹੈ, ਉਹਨਾਂ ਦੇ ਕਹਿੰਦੇ ਇਹ ਗੁਰੂ ਕੀ ਵਡਿਆਈ ਦੀ ਕਥਾ ਸੁਣਨ ਯੋਗ ਨਹੀਂ, ਉਹ ਤਾਂ ਸੁਣ ਸੁਣ ਕੇ ਸਗੋਂ ਦੁੱਖ ਨਾਲ ਸੜਦੇ ਮੱਚਦੇ ਨੇ। ਅਤੇ ਗੁਰੂ ਕੀ ਜਿਹੜੀ ਇਹ ਕਥਾ ਵਡਿਆਈ ਹੈ, ਇਹ ਜਿਹੜੀ ਨਦੀ ਵਾਂਗ ਹੈ, ਉੱਧਰ ਤਾਂ ਉਹ ਜਿਹੜੀ ਨਦੀ ਦਾ ਪ੍ਰਵਾਹ ਚੱਲਦਾ ਉਹ ਖਾਲੀਆਂ ਰਾਹੀਂ, ਤ੍ਰਿੜਾਂ ਰਾਹੀਂ, ਇੱਧਰ ਜਿਹੜੇ ਕੰਨ ਹੈ ਇਹ ਖਾਲੀ ਵਾਂਗ ਹੈ, ਇਹਦੇ ਵਿੱਚ ਪ੍ਰਵਾਹ ਚੱਲਦਾ, ਇਹਨਾਂ ਰਾਹੀਂ ਅਸੀਂ ਇਹ ਕਥਾ ਗੁਰੂ ਕੀ ਵਡਿਆਈ ਸੁਣ ਸਕਦੇ ਹਾਂ। ਜਿਵੇਂ ਨਦੀ ਚੱਲਦੀ ਚੱਲਦੀ ਸਮੁੰਦਰ ਵਿੱਚ ਜਾ ਟਿਕਦੀ ਹੈ, ਇਸ ਤਰ੍ਹਾਂ ਗੁਰਸਿੱਖਾਂ ਦੇ ਜਿਹੜੇ ਹਿਰਦੇ ਹੈ ਸਮੁੰਦਰ ਵਾਂਗ ਹੈ, ਉਹਨਾਂ ਵਿੱਚ ਇਹ ਆ ਕੇ ਇੱਜ਼ਤ ਹੋ ਜਾਂਦੀ ਹੈ, ਗੁਰੂ ਕੀ ਵਡਿਆਈ ਟਿਕ ਜਾਂਦੀ ਹੈ। ਇਸ ਤਰ੍ਹਾਂ ਜਿਵੇਂ ਸਮੁੰਦਰ ਵਿੱਚ ਜਿਹੜੀ ਸਿੱਪੀ ਹੁੰਦੀ ਹੈ, ਅਤੇ ਜਦੋਂ ਉਹ ਉੱਪਰ ਤਰਦੀ ਹੈ, ਇਸੇ ਤਰ੍ਹਾਂ ਫਿਰ ਗੁਰਸਿੱਖਾਂ ਦੀ ਜਿਹੜੀ ਬੁੱਧੀ ਹੈ ਉਹ ਸਿੱਪੀ ਵਾਂਗ ਹੈ, ਅਤੇ ਉੱਪਰ ਤਰਦੀ ਹੈ, ਉਪਰਾਮ ਹੁੰਦੀ ਸੰਸਾਰ ਤੋਂ, ਅਤੇ ਪ੍ਰੇਮ ਰੂਪੀ ਜਿਹੜੀ ਸਵੰਤੀ ਬੂੰਦ ਉਹਦੀ ਚਾਹਨਾ ਕਰਦੀ ਹੈ। ਜਦੋਂ ਸਵੰਤੀ ਬੂੰਦ ਜਿਹੜੀ ਪ੍ਰੇਮ ਦੀ ਆ ਕੇ ਛੋ ਗਈ, ਜਦੋਂ ਬੁੱਧੀ ਰੂਪੀ ਜਿਹੜੀ ਸਿੱਧੀ ਹੈ, ਇੱਥੇ ਮੋਤੀ ਪੈਦਾ ਹੋ ਜਾਂਦਾ, ਜਾਂ ਫਿਰ ਕਹਿੰਦੇ ਟਿਕ ਜਾਂਦੀ ਹੈ ਬੁੱਧੀ, ਇੱਧਰ ਉੱਧਰ ਨਹੀਂ ਦੌੜਦੀ, ਇਹ ਬੇਅਕਲ ਨਹੀਂ ਹੁੰਦੀ ਹੈ, ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਨਿਰਣੇ ਨਹੀਂ ਕਰਦੀ ਹੈ। ਦੂਜੇ ਪਾਸੇ ਜਿਹੜੇ ਸਾਕਤ ਪੁਰਸ਼ ਹੈ, ਪਰਮੇਸ਼ਰ ਨਾਲੋਂ ਟੁੱਟੇ ਲੋਕ ਹੈ, ਉਹ ਕਹਿੰਦੇ ਇਹਦੇ ਉਹ ਖੋਤਿਆਂ ਵਰਗੇ ਹੈ, ਉਹ ਗੁਰੂ ਕੀ ਵਡਿਆਈ ਕਥਾ ਸੁਣ ਰੂਪ ਜਿਹੜਾ ਇਸ਼ਨਾਨ ਬਿਲਕੁਲ ਨਹੀਂ ਕਰਦੇ, ਸਗੋਂ ਤਾਂ ਜਿਵੇਂ ਗਧੇ ਗੁਰਗੰਧੀ ਵਾਲਾ ਥਾਂ ਰੂੜੀਆਂ ਵਿਖੇ ਫਿਰਦੇ ਹਾਂ, ਜਿੱਥੇ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਹੁੰਦੀਆਂ, ਗੀਤ ਗਾਏ ਜਾਂਦੇ ਗੰਦੇ, ਉੱਥੇ ਉਹ ਫਿਰਦੇ ਧੱਕੇ ਖਾਂਦੇ। ਜੇ ਭਲਾ ਉਹਨਾਂ ਦਾ ਕੋਈ ਜਿਹੜੇ ਗਧੇ ਵਰਗੇ ਲੋਕ ਇੱਧਰ ਉੱਧਰ ਮਾੜੇ ਥਾਂ ਫਿਰਨ ਵਾਲੇ, ਕੋਈ ਸਿਆਣਾ ਉਹਨਾਂ ਦਾ ਮਿੱਤਰ, ਗੁਰੂ ਕੀ ਕਥਾ ਸੁਣ ਸੁਣ ਵਾਲਾ ਹੋਵੇ, ਉਹ ਕਹਿੰਦੇ ਤੂੰ ਵੀ ਇਸ ਚੱਲ ਨਾਲ, ਧੱਕਿਆ ਧਕਾਇਆ ਉਹਦੇ ਨਾਲ ਆ ਕੇ ਉਹ ਸੰਗਤ ਵਿੱਚ ਬੈਠ ਜਾਏ। ਉਹ ਕਹਿੰਦੇ ਗਧੇ ਵਰਗਾ ਜਿਹੜਾ ਮਨੁੱਖ ਹੈ ਨਾ, ਉੱਥੇ ਵੀ ਉਹ ਲਾਭ ਨਹੀਂ ਲੈ ਸਕਦਾ, ਉੱਥੇ ਵੀ ਆ ਕੇ ਉਹਨੂੰ ਨੀਂਦ ਦਾ ਰੋਗ ਚਿੰਬੜ ਜਾਂਦਾ, ਸੌ ਜਾਂਦਾ ਹੈ। ਇਸ ਕਰਕੇ ਬੇਮੁਖ ਲੋਕਾਂ ਦੇ, ਈਰਖਾਲੂ ਨਿੰਦਕਾਂ ਦੇ ਲੋਕ ਇਹ ਕਥਾ ਸੁਣਨ ਯੋਗ ਨਹੀਂ ਹੈ। ਇਹ ਤਾਂ ਗੁਰੂ ਕੇ ਸਿੱਖ ਜਿਹੜੇ ਹੈ ਉਹ ਹੀ ਇਸ਼ਨਾਨ ਕਰਦੇ ਸੁਣਨ ਰੂਪ। ਇਸ ਕਰਕੇ ਕਵੀ ਜੀ ਨੇ ਅਖੀਰ 'ਤੇ ਕਿਹਾ ਵੀ ਵੇਖੋ ਵੀ ਗੁਰੂ ਕੀ ਜਿਹੜੀ ਹੈ ਕੀਰਤੀ ਵਡਿਆਈ ਰੂਪੀ ਨਦੀ ਹੈ, ਇਹਦਾ ਕਿਨਾਰਾ ਹੈ ਸਾਧ ਸੰਗਤ, ਇੱਥੇ ਆ ਗਿਆ ਉਹ ਮਨਮੁਖ, ਕਹਿੰਦੇ ਸੁਣ ਰੂਪ ਫਿਰ ਵੀ ਉਹਦਾ ਇਸ਼ਨਾਨ ਨਹੀਂ ਹੋ ਸਕਿਆ, ਉਹ ਸੁਣ ਕੇ ਸ਼ੁੱਧ ਨਹੀਂ ਹੋ ਸਕਿਆ ਹੈ। ਗੁਰੂ ਦੇ ਜਸ ਦੇ ਗੂੜੇ ਰੰਗ ਵਿੱਚ ਆਪਣੇ ਮਨ ਨੂੰ ਰੰਗਣਾ ਸੀ, ਉੱਥੇ ਨਾ ਰੰਗ ਸਕਿਆ। ਸਗੋਂ ਮਨ ਕਹਿੰਦੇ ਇੱਧਰ ਉੱਧਰ ਹੀ ਮਨੁੱਖ ਦਾ ਫਿਰਦਾ ਰਿਹਾ। ਹਾਂ, ਗੁਰੂ ਕੀ ਸਤਸੰਗਤ ਵਿੱਚ ਆ ਕੇ ਵੀ ਉਹ ਲਾਭ ਨਹੀਂ ਲੈ ਸਕਿਆ ਹੈ। ਇਸ ਤਰ੍ਹਾਂ ਇਹ ਗੁਰੂ ਮਹਾਰਾਜ ਦੀ ਜਿਹੜੀ ਇਹ ਵਡਿਆਈ ਹੈ, ਕੀਰਤੀ ਵਾਲੀ ਕਥਾ ਹੈ, ਇਹਦੀ ਮਹਿਮਾ ਕੀਤੀ ਕਵੀ ਜੀ ਨੇ। ਅੱਜ ਅੱਗੇ ਹੁਣ ਜਿਹੜਾ ਗੁਰੂ ਕਾ ਇਤਿਹਾਸ ਹੈ, ਗੁਰੂ ਕੀ ਮਹਾਰਾਜ ਦੀ ਕਥਾ ਹੈ, ਜਿਸ ਤਰ੍ਹਾਂ ਇਹਦਾ ਮੁੱਢ ਵੱਜਿਆ, ਅਤੇ ਕਿਵੇਂ ਇਹ ਗੁਰੂ ਮਹਾਰਾਜ ਦੀ ਕਥਾ ਲਿਖੀ ਗਈ, ਕਿਵੇਂ ਸਾਰੀ ਬਾਲ ਲੀਲਾ ਅਵਤਾਰ ਧਾਰਨ ਦੀ ਕਥਾ ਲਿਖੀ ਗਈ, ਉਹ ਕੁਝ ਕਵੀ ਸੰਤੋਖ ਸਿੰਘ ਜੀ ਕਾਰਨ ਦੱਸ ਰਹੇ ਹਨ। ਸਭ ਤੋਂ ਪਹਿਲਾਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਾਨ ਪਵਿੱਤਰ ਬਾਣੀ ਹੈ, ਉਸਦੀ ਮਹਿਮਾ ਦਾ ਬਲ ਮੰਗਲ ਕਰ ਰਹੇ ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਆ ਮਹਾਨ ਹੈ, ਇਸ ਤਰ੍ਹਾਂ ਉਹਨਾਂ ਦੀ ਜਿਹੜੀ ਬਾਣੀ ਹੈ, ਇਹ ਤੁਰਕੀ ਬਾਣੀ ਸੱਚ ਕੀ ਬਾਣੀ ਹੈ, ਉਹ ਵੀ ਉਹਨਾਂ ਵਰਗੀ ਮਹਾਨ ਹੈ, ਉਹ ਵੀ ਬੜੀ ਬਲ ਵਾਲੀ ਹੈ। ਜਿਹੜੇ ਬੜੇ ਬੜੇ ਬਲ ਵਾਲੇ ਸੀ ਅਤੇ ਬੜੇ ਬੜੇ ਮਜ਼ਬੂਤ ਢੋਲਿਆਂ ਵਰਗੇ ਟੈਲ ਸੀ, ਉਹਨਾਂ ਨੂੰ ਵੀ ਗੁਰੂ ਨਾਨਕ ਦੀ ਬਾਣੀ ਨੇ ਕਹਿੰਦੇ ਸਿੱਧੇ ਕਰ ਦਿੱਤਾ, ਉਹਨਾਂ ਦੀ ਮੂਰਖਤਾਈ ਵਾਲੇ ਸੁਭਾਅ ਨੂੰ ਟੋਟੇ ਟੋਟੇ ਕਰਕੇ ਰੱਖ ਦਿੱਤਾ। ਸੋ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਮਹਿਮਾ ਦਾ ਮੰਗਲ ਕਰਕੇ ਉਦੋਂ ਬਾਅਦ ਕਵੀ ਜੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਪ੍ਰਾਰੰਭ ਕਰ ਰਹੇ, ਉਹ ਜਿਵੇਂ ਵੀ ਆਉਂਦੀ ਆਪਾਂ ਰਲ ਮਿਲ ਕੇ ਸੁਣੀਏ ਜੀ। ਬਲਵੰਡ ਵੱਡੇ ਭੁਜ ਦੰਡ ਪ੍ਰਚੰਡ, ਜਿਹੜੇ ਦੁਨੀਆਂ ਵਿੱਚ ਬੜੇ ਬੜੇ ਬਲ ਵਾਲੇ ਸੀ, ਬਹੁਤ ਵੱਡੇ ਬਲ ਵਾਲੇ ਸੀ, ਅਤੇ ਭੁਜਾ ਡੰਡ ਜਿਨ੍ਹਾਂ ਦੀਆਂ ਡੰਡੇ ਵਰਗੀਆਂ ਮਜ਼ਬੂਤ ਬਾਹਾਂ ਸੀ, ਜਾਂ ਭੁਜ ਡੰਡ ਜਿਨ੍ਹਾਂ ਦੇ ਡੌਲੇ ਬੜੇ ਮਜ਼ਬੂਤ ਸੀ, ਬੜੇ ਤਕੜੇ ਸੀ, ਅਤੇ ਪ੍ਰਚੰਡ ਬੜੇ ਤੇਜ਼ ਪ੍ਰਤਾਪ ਵਾਲੇ ਸੀ, ਤਿੱਖੇ ਧਰਾਰੇ ਸੀ, ਅਤੇ ਅਖੰਡ ਜਿਹੜੇ ਨਹੀਂ ਖੰਡੇ ਜਾ ਸਕਦੇ ਸੀ, ਟੋਟੇ ਟੋਟੇ ਨਹੀਂ ਹੋ ਸਕਦੇ ਸੀ, ਅਤੇ ਅਡੰਡ ਜਿਨ੍ਹਾਂ ਨੂੰ ਕੋਈ ਡੰਡ ਨਹੀਂ ਦੇ ਸਕਦਾ ਸੀ, ਡੰਡੇ ਨਹੀਂ ਜਾ ਸਕਦੇ ਸਨ। ਅਖੰਡ ਅਦੰਡ ਕਰੇ ਖਲ ਖੰਡਾ, ਉਹਨਾਂ ਦੇ ਤਾਈ ਵੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਨੇ ਜਿਹੜੇ ਉਹ ਸਨ, ਇਹੋ ਜਿਹੇ ਉਹਨਾਂ ਦੇ ਖਲ ਖੰਡਾ ਮੂਰਖਤਾਈ ਦਾ ਵਾਲਾ ਜਿਹੜਾ ਸਵਾ ਹੈ ਉਹਨੂੰ ਟੋਟੇ ਟੋਟੇ ਕਰ ਸੁੱਟਿਆ, ਉਹ ਸਿਆਣੇ ਬਣ ਗਏ ਗੁਰੂ ਨਾਨਕ ਦੀ ਬਾਣੀ ਕਰਕੇ। ਜਿਵੇਂ ਉਹ ਕਰੋੜੀਆ ਮਲ ਖੱਤਰੀ ਦੇ ਆਉਂਦਾ ਪ੍ਰਸੰਗ, ਉਹ ਸਾਧੂ ਲੋਕ ਹੱਥ ਵਿੱਚ ਸਾਜਰਾ ਲੈ ਕੇ ਨਗਰ ਵਿੱਚ ਭਿੱਖਿਆ ਮੰਗਦੇ ਫਿਰਦੇ ਸਨ, ਅਤੇ ਨਾਲੇ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਬਾਣੀ ਗਾਉਂਦੇ ਸਨ। ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਗਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਬਹੀ, ਤਲਬਾ ਪੋਸਨ ਆਕੀਆਂ ਬਾਕੀ ਜਿਨ੍ਹਾਂ ਰਹੀ, ਅਜਰਾਇਲ ਫਰਿਸ਼ਤਾ ਹੋਸੀ ਆਇਤ ਨਹੀਂ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਅਤੇ ਇਸ ਤਰ੍ਹਾਂ ਦੇ ਉਹ ਸ਼ਬਦ ਨੂੰ ਜਦੋਂ ਗਾ ਰਹੇ ਸੀ, ਕਰੋੜੀਆ ਮਲ ਬਹੁਤ ਔਖਾ ਹੋ ਗਿਆ, ਕਹਿੰਦਾ ਮੈਂ ਨਹੀਂ ਉਹ ਜਾਣਦਾ ਤੁਹਾਡੇ ਗੁਰੂ ਨਾਨਕ ਸਾਹਿਬ ਨੂੰ, ਐਵੇਂ ਤਪਾ ਤਪਾ ਤੁਸੀਂ ਕਹੀ ਜਾਂਦੇ, ਇਹ ਤੁਸੀਂ ਉਹਨਾਂ ਦੀ ਬਾਣੀ ਗਾ ਕੇ ਤੁਸੀਂ ਤੁਹਾਡਾ ਲੈਣ ਦੇਣ ਦਾ ਢਕਵੰਜਾ ਬਣਾਇਆ, ਮੰਗਣ ਦਾ ਢੰਗ ਬਣਾਇਆ ਹੋਇਆ, ਤੁਹਾਡੇ ਗੁਰੂ ਨਾਨਕ ਨੂੰ ਜਿੱਥੇ ਬੈਠਾ ਹੋਇਆ ਮੈਂ ਉਠਾ ਦੂੰਗਾ ਉੱਥੋਂ, ਮੈਂ ਨਹੀਂ ਕੁਛ ਸਮਝਦਾ ਉਹਨਾਂ ਨੂੰ। ਉਹ ਫਿਰ ਜਿਹੜੇ ਸਾਧੂ ਸਨ ਉਹ ਕਹਿੰਦੇ ਉਹ ਗੁਰੂ ਨਾਨਕ ਨੂੰ ਕੌਣ ਉਠਾਉਣ ਵਾਲਾ ਹੈ, ਤੂੰ ਕਿੱਧਰੋਂ ਆ ਗਿਆ ਹੈ? ਕਹਿੰਦਾ ਨਹੀਂ ਮੈਂ ਕਰ ਦੂੰਗਾ, ਦੇਖੂੰਗਾ ਤੁਹਾਡੇ ਗੁਰੂ ਨਾਨਕ ਸਾਹਿਬ ਨੂੰ। ਮਾਇਆ ਤਾਰੀਅਤ ਅੰਨਾ ਬੋਲਾ, ਅੰਨਾ ਬੋਲਾ ਹੋ ਜਾਂਦਾ ਨਾ, ਫਿਰ ਉਹ ਸ਼ਬਦ ਨਹੀਂ ਸੁਣਦਾ ਹੁੰਦਾ ਹੈ। ਕਹਿੰਦੇ ਵੀ ਉਹ ਬੈਠੇ ਲੈ ਮੈਂ ਉਠਾ ਦਊਂਗਾ, ਉਹ ਕਹਿੰਦੇ ਨਹੀਂ ਤੂੰ ਨਹੀਂ ਉੱਠ ਜਾਏਗਾ, ਉਹਨਾਂ ਨੂੰ ਨਹੀਂ ਉਠਾ ਸਕੇਗਾ, ਉਹ ਬੜੇ ਬਲੀ ਹੈ। ਉਹ ਘੋੜੀ 'ਤੇ ਚੜ ਕੇ ਜਦੋਂ ਚੱਲਿਆ ਇਹ ਮੂਰਖ ਸੁਭਾਅ ਵਾਲਾ ਘਰੋੜ ਗਿਆ ਮੱਲ, ਅਤੇ ਰਸਤੇ ਵਿੱਚ ਆਉਂਦਿਆਂ ਪਹਿਲਾਂ ਤਾਂ ਉਹ ਚੜ੍ਹਦਿਆਂ ਸਾਰੀ ਪੱਗ ਲੈ ਗਈ, ਉਹ ਸਗਨ ਜਿਹਾ ਹੋ ਗਿਆ। ਜਦੋਂ ਕਰਤਾਰਪੁਰ ਸਾਹਿਬ ਆ ਗਿਆ ਚੱਲ ਕੇ, ਅਤੇ ਮਾਰੇ ਵੱਲ ਨੂੰ ਚੱਲਣ ਲੱਗਿਆ, ਨੇੜੇ ਜੇ ਆ ਕੇ ਫਿਰ ਅੰਨਾ ਹੋ ਗਿਆ ਦਿਸੇ ਨਾ। ਫਿਰ ਉਹ ਜਿਹੜੇ ਨਾਲ ਆ ਰਹੇ ਸੀ ਉਹ ਕਹਿਣ ਲੱਗੇ ਕੀ ਗੱਲ ਹੈ, ਡਿਕਟੋਲੇ ਜੇ ਕਿਵੇਂ ਖਾਂਦਾ? ਕਹਿੰਦਾ ਵੀ ਮੈਨੂੰ ਤਾਂ ਦਿਸਦਾ ਨਹੀਂ ਆ, ਅੱਖਾਂ ਬੰਦ ਹੋ ਗਈਆਂ। ਜਿਵੇਂ ਤੁਸੀਂ ਕਹਿੰਦੇ ਸੀ ਗੱਲ ਤਾਂ ਉਹੀ ਹੈ, ਗੁਰੂ ਨਾਨਕ ਸਾਹਿਬ ਤਾਂ ਬੜੇ ਬਲੀ ਹੈ, ਤਕੜੇ ਹੈ। ਇਸ ਤਰ੍ਹਾਂ ਫਿਰ ਉਹ ਕਹਿੰਦੇ ਵੀ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਈਰਖਾ ਕਰੂ, ਉਹਨਾਂ ਦੀ ਨਿੰਦਿਆ ਕਰੂ, ਜਿਵੇਂ ਮੇਰੇ ਨਾਲ ਹੋਈ ਐਂ ਉਹਦੇ ਨਾਲ ਹੋਊਗੀ। ਵੀ ਮੈਨੂੰ ਬਖਸ਼ਾਓ ਜਿਵੇਂ ਬਖਸ਼ਾ ਸਕਦੇ ਹਾਂ। ਉਹ ਜਿਵੇਂ ਅੰਨੇ ਨੂੰ ਫਿਰ ਫੜ ਕੇ ਲਿਆਈਦਾ, ਇਸ ਤਰ੍ਹਾਂ ਦੋ ਚੋਹਣਿਆਂ ਨੇ ਫੜ ਲਈ ਬਾਂਹ ਜੀ, ਅਤੇ ਗੁਰੂ ਨਾਨਕ ਸਾਹਿਬ ਦੇ ਆ ਕੇ ਚਰਨੀ ਪਾ ਦਿੱਤਾ। ਕਹਿੰਦਾ ਮਾਰਾ ਬਖਸ਼ ਲਓ ਬਖਸ਼ ਲਓ। ਮੈਂ ਨਹੀਂ ਸਮਝਦਾ ਸੀ, ਮੈਂ ਤਾਂ ਕਿਉਂ ਹੀ ਹੋਣਾ ਕੋਈ ਡੰਬੀ ਪਖੰਡੀ ਕਲਯੁਗ ਜੇ ਬਸੇਰੇ ਇਹੋ ਜਿਹੇ ਬਣ ਬਣ ਬੈਠੇ ਹੈ, ਉਹੋ ਜਿਹੇ ਹੋਣਗੇ। ਤੁਹਾਨੂੰ ਨਹੀਂ ਪਤਾ ਸੀ ਵੀ ਤੁਸੀਂ ਮਹਾਨ ਹੋ, ਇਸ ਕਰਕੇ ਮਾਰਾ ਮੈਥੋਂ ਕੋਈ ਸੇਵਾ ਲਓ। ਜਿੱਥੇ ਤੁਸੀਂ ਬੈਠੇ ਆ ਨਾ ਇਹ ਧਰਤੀ 'ਤੇ, ਮਾਰਾ ਸਾਧ ਸੰਗਤ ਕਾਇਮ ਕਰੋ, ਧਰਮਸ਼ਾਲਾ ਬਣਾਓ, ਇੱਥੇ ਲੰਗਰ ਚਲਾਓ, ਮਾਰਾ ਜ਼ਮੀਨ ਲਓ ਜਿੰਨੀ ਮਰਜ਼ੀ। ਹੁਣ ਦੇਖ ਲਓ ਕਿੱਡਾ ਬਲ ਵਾਲਾ ਸੀ, ਕਿਹੋ ਜਿਹਾ ਅਤੇ ਖਾਤਰਾਰਾ ਸੀ। ਗੁਰੂ ਨਾਨਕ ਦੀ ਬਾਣੀ ਨੇ ਉਹਦੇ ਮੂਰਖ ਭਾਈ ਸੁਭਾਅ ਨੂੰ ਟੋਟੇ ਟੋਟੇ ਕਰ ਸਕਿਆ, ਨਿਮਰਤਾ ਗਰੀਬੀ 'ਚ ਆ ਗਿਆ। ਸਾਰਿਆਂ ਨਾਲੋਂ ਵੱਧ ਕਰੋੜੀਆਂ ਮੱਲ ਗੁਰੂ ਨਾਨਕ ਸਾਹਿਬ ਜੀ ਨੂੰ ਮੱਥੇ ਟੇਕਦਾ ਸੀ। ਇਸ ਤਰ੍ਹਾਂ ਦੇਵ ਲੂਤ ਵਰਗੇ ਜਿਹੜੇ ਰਾਕਸ਼ ਸੀ, ਜਿਹੜੇ ਕਹਿੰਦੇ ਸੀ ਪਹਾੜਾਂ ਵਿੱਚ ਹੇਠਾਂ ਦੱਬਦੇ ਹੋ, ਧਰਤੀ ਵੀ ਟੋਆ ਭੱਜ ਕੇ ਉੱਤੇ ਪਹਾੜ ਸੁੱਟਦੇ ਹੋ, ਇਹਨੂੰ ਪਾਣੀ ਵਿੱਚ ਸੁੱਟੋ, ਇਹ ਪਖੰਡੀ ਹੈ, ਡੰਬੀ ਹੈ, ਅੱਗ ਵੀ ਸੁੱਟੋ, ਇਹਦੇ ਸੱਪ ਲੜਾਓ, ਇਹੋ ਜਿਹੜੇ ਮੂਰਖ ਸੁਭਾਅ ਵਾਲੇ ਦੇਵ ਲੂਤ ਵਰਗੇ ਸੀ, ਉਹਨਾਂ ਦੀ ਵੀ ਉਹਨਾਂ ਨੂੰ ਵੀ ਗੁਰੂ ਨਾਨਕ ਦੀ ਬਾਣੀ ਨੇ ਮੂਰਖ ਦੇ ਸੁਭਾਅ ਨੂੰ ਖੰਡ ਸੁੱਟਿਆ, ਉਹ ਵੀ ਸਿਆਣੇ ਬਣਾ ਦਿੱਤੇ। ਇਸ ਕਰਕੇ ਕਵੀ ਇਹ ਇਸ਼ਾਰੇ ਨਾਲ ਹੀ ਕਹਿ ਰਿਹਾ ਵੀ ਜਿਹੜੇ ਬਲੇ ਬਲ ਵਾਲੇ ਸੀ, ਬੜੇ ਡੋਲਿਆਂ ਬਲਵਾਨ ਡੋਲਿਆਂ ਵਾਲੇ, ਜਿਹੜੇ ਤੇਜ਼ ਪ੍ਰਤਾਪ ਵਾਲੇ, ਤਿੱਖੇ ਤਰਾਰੇ ਸੀ, ਜਿਹੜੇ ਖੰਡੇ ਨਹੀਂ ਜਾ ਟੁੱਟੇ ਨਹੀਂ ਹੋ ਸਕਦੇ, ਜਿਹਨਾਂ ਨੂੰ ਕੋਈ ਡੰਡ ਨਹੀਂ ਦੇ ਸਕਦਾ ਸੀ, ਉਹਨਾਂ ਦੀ ਦੇ ਤਾਈ ਗੁਰੂ ਨਾਨਕ ਸਾਹਿਬ ਦੀ ਬਾਣੀ ਨੇ ਮੂਰਖ ਤਾਈ ਦੇ ਸੁਭਾਅ ਨੂੰ ਟੁੱਟੇ ਟੁੱਟੇ ਕਰ ਦਿੱਤਾ। ਉਹ ਸਿੱਧੇ ਕਰਤੇ ਚਰਪਟ ਭੰਗਰ ਨਾਥ ਵਰਗੇ ਵੀ, ਰਨ ਮੰਡ ਉਮੰਡ ਕਮੰਡਿਤ ਚੰਡ। ਹਾਂ, ਜਿੱਥੇ ਕਹਿੰਦੇ ਰਨ ਮੰਡ, ਜਿੱਥੇ ਕਾਮ ਕ੍ਰੋਧ ਲੋਹ ਮੋਹ ਹੰਕਾਰ ਦਾ ਜੰਗ ਸ਼ੁਰੂ ਹੋਇਆ, ਉੱਥੇ ਉਮੰਡ ਕੀ ਜੋਸ਼ ਵਿੱਚ ਆ ਕੇ, ਅਤੇ ਘਮੰਡ ਕੀਏ ਵੰਗਾਰ ਕੇ, ਚੰਡ ਕੀਏ ਬੜੇ ਤਿੱਖੇ ਤਰਾਰੀ ਤੇਜ ਪ੍ਰਤਾਪ ਵਾਲੇ। ਅਖੰਡਲ ਕੇ ਆਰ ਕੀਨ ਵਿਹੰਡਾ, ਜਿਹੜਾ ਅਖੰਡਲ ਕੀ ਹੈ, ਅੰਦਰਲਾ ਜੀਤ ਆਤਮਾ ਹੈ, ਇਹ ਇੰਦਰ ਵਾਂਗ ਹੈ, ਇੰਦਰ ਜਿਹੜਾ ਜੀਵ ਆਤਮਾ, ਇਹਦੇ ਜਿਹੜੇ ਬੈਰੀ ਸਨ ਕਾਮ ਕ੍ਰੋਧ ਲੋਹ ਮੋਹ, ਉਹਨਾਂ ਦੇ ਤਾਈਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੇ ਬਿਹੰਡਾ ਕੀ ਨਾਸ਼ ਕਰ ਦਿੱਤਾ, ਬਿਲਕੁਲ ਹੀ ਟੁੱਟੇ ਟੁੱਟੇ ਕਰ ਛੱਡਿਆ ਹੈ। ਕਰ ਹੇਰ ਕੁਵੰਡ ਹੈ ਤੁੰਡ ਹੈ ਪੰਡ। ਗੁਰੂ ਨਾਨਕ ਸਾਹਿਬ ਦੀ ਜਿਹੜੀ ਪਵਿੱਤਰ ਬਾਣੀ ਹੈ, ਉਹ ਧਰਮ ਰੂਪੀ ਜਿਹੜਾ ਹੱਥ ਹੈ, ਧਰਮ ਰੂਪੀ ਜਿਹੜਾ ਤਨਕ ਹੈ, ਉਹ ਮਹਾਰਾਜ ਦੇ ਹੱਥਾਂ ਦੇ ਵਿੱਚ ਦੇਖ ਕੇ ਕਹਿੰਦੇ ਜਿਹੜੇ ਕੋਈ ਆ ਬੜੇ ਦੁਸ਼ਟ ਲੋਕ ਸੀ, ਉਹ ਆਪਣਾ ਮੂੰਹ ਜਿਹੜਾ ਹੈ ਪੀਲਾ ਕਰਕੇ ਭੱਜ ਗਏ, ਭਗੌੜੇ ਹੋ ਗਏ। ਜਸ ਮੰਡਨ ਭਾ ਬ੍ਰਹਮੰਡਾ, ਇਸ ਤਰ੍ਹਾਂ ਕਹਿੰਦੇ ਜਸ ਪੂਸ਼ਤ ਹੋਇਆ ਸਾਰੇ ਬ੍ਰਹਮੰਡਾਂ ਵਿੱਚ, ਸਿੱਧ ਬੋਲਣ ਸੋ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਜਿਹੜੇ ਚੜ ਚੜ ਆਉਂਦੇ ਸੀ ਨਾ ਵੀ ਹਰੇ ਮਾਈ ਮੁੰਡਾ ਗਲੇ ਕੱਢਦੇ ਸੀ, ਉਹ ਗੁਰੂ ਨਾਨਕ ਸਾਹਿਬ ਦਾ ਜਸ ਕਰਨ ਲੱਗ ਪਏ। ਸਭ ਪਾਸੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਸ ਕਹਿੰਦੇ ਪੂਸ਼ਿਤ ਹੋਇਆ, ਫੈਲ ਗਿਆ। ਸਿੱਧ ਦਾ, ਨਿੱਧ ਦਾ, ਰਿੱਧ ਦਾ, ਬੁੱਧ ਦਾ, ਗੁਰੂ ਨਾਨਕ ਸਾਹਿਬਾਂ, ਗੁਰੂ ਨਾਨਕ ਦੀ ਜਿਹੜੀ ਬਾਣੀ ਹੈ, ਸਿੱਧੀਆਂ ਦੇ ਦੇਣ ਵਾਲੀ ਦਾਤਾ ਹੈ, ਜਿਹੜੀਆਂ ਨੌ ਨਿਧੀਆਂ ਉਹਦੇ ਦੇਣ ਵਾਲੀ ਵੀ ਦਾਤਾ ਹੈ, ਰਿਧੀਆਂ ਦੀ ਵੀ ਦਾਤਾ ਹੈ, ਤੇ ਆਤਮ ਵਿਸ਼ੈਣੀ ਬੁੱਧ ਦੀ ਵੀ ਦੇਣ ਵਾਲੀ ਦਾਤਾ ਹੈ। ਜੁਦ ਮਦ ਸਹਾਏ ਸਦਾ ਭਵ ਮੰਡਾ। ਜਿਹੜਾ ਕਾਮ ਕ੍ਰੋਧ ਦਾ ਜੰਗ ਜੁਦ ਜਦੋਂ ਸ਼ੁਰੂ ਹੋ ਜਾਏ, ਉਹਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਦੀ ਬਾਣੀ ਸਹਾਇਤਾ ਕਰਨ ਵਾਲੀ ਹੈ। ਇਸ ਤਰ੍ਹਾਂ ਜਿਹੜਾ ਮਨੁੱਖਾ ਜਨਮ ਹੈ, ਇਹਨੂੰ ਵੀ ਸੰਸਾਰ ਦੇ ਵਿੱਚ ਗੁਰੂ ਨਾਨਕ ਦੀ ਬਾਣੀ ਸਵਾਰ ਦੇਣ ਵਾਲੀ ਹੈ, ਸਜਾ ਬਜਾਣ ਦੇਣ ਵਿੱਚ ਸਫਲ ਕਰ ਦੇਣ ਵਾਲੀ ਹੈ। ਇਸ ਤਰ੍ਹਾਂ ਸੰਸਾਰ ਦੇ ਵਿੱਚ ਗੁਰੂ ਨਾਨਕ ਦੀ ਬਾਣੀ ਦਾ ਜਿਹੜਾ ਉਹ ਪ੍ਰਤੇਜ ਪ੍ਰਤਾਪ ਹੈ, ਪੂਸ਼ਿਤ ਹੋ ਰਿਹਾ ਹੈ, ਸਜ ਬਜ ਹੋ ਰਿਹਾ, ਸਜ ਰਿਹਾ ਹੈ। ਦੋਹਰਾ ਬੰਦੋ ਸੰਤ ਸੰਦੋਹੇ ਪਦ। ਹੁਣ ਜਿਹੜੇ ਗੁਰੂ ਨਾਨਕ ਦੀ ਬਾਣੀ ਨੂੰ ਅੱਠੇ ਪਹਿਰ ਪੜ੍ਹਨ ਵਾਲੇ ਹੈ ਤੇ ਗੁਰਮੰਤਰ ਦਾ ਜਾਪ ਕਰਨ ਵਾਲੇ ਹੈ ਸੰਤ, ਕਵੀ ਕਹਿੰਦਾ ਉਹ ਸਮੂਹ ਸੰਤਾਂ ਦੇ ਭਾਵੇਂ ਕਿਸੇ ਉਹ ਭੇਖ ਨੂੰ ਧਾਰਨ ਵਾਲੇ ਕਿਸੇ ਰੂਪ ਵਿੱਚ ਰਹਿ ਰਹੇ ਹੈ, ਉਹ ਸਮੂਹ ਸੰਤਾਂ ਦੇ ਚਰਨਾਂ ਨੂੰ ਵੀ ਮੈਂ ਮੱਥਾ ਟੇਕਦਾ ਹਾਂ। ਜਿਨ ਤੇ ਹੋਤ ਉਧਾਰ। ਗੁਰੂ ਨਾਨਕ ਦੀ ਬਾਣੀ ਪੜ੍ਹਨ ਵਾਲੇ ਸੰਤਾਂ ਦੇ ਚਰਨਾਂ 'ਤੇ ਮੱਥਾ ਟੇਕਣ ਨਾਲ ਇਹ ਜੀਵ ਦਾ ਸੰਸਾਰ ਤੋਂ ਉਧਾਰ ਹੁੰਦਾ ਹੈ, ਇਹਦੀ ਕਲਿਆਣ ਹੁੰਦੀ, ਇਹਦਾ ਪਾਰ ਉਤਾਰਾ ਹੋ ਜਾਂਦਾ ਹੈ। ਜਮ ਤਾਮ ਸਾਮ ਤੇ ਤਾਰਨ ਸੇ। ਉਹ ਜਿਹੜੇ ਸਮੂਹ ਸੰਤ ਹੈ ਉਹਨਾਂ ਦੇ ਜਿਹੜੇ ਚਰਨ ਹਨ, ਕਹਿੰਦੇ ਜਿਹੜੇ ਧਰਮ ਰਾਜ ਦੇ ਜਮਦੂਤ ਹੈ ਨਾ, ਹਨੇਰੇ ਵਰਗੇ ਹੈ, ਉਹਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਸਮੂਹ ਸੰਤਾਂ ਦੇ ਚਰਨ ਹੈ, ਸੂਰਜ ਵਰਤ ਹੈ ਮਹਾਨ ਹੈ। ਭ੍ਰਮ ਘਨ ਬਾਤ ਵਿਚਾਰ। ਜਿਹੜਾ ਪਰਮ ਰੂਪੀ ਹੈ, ਬਹੁਤ ਵੱਡਾ ਬੱਦਲ ਹੈ, ਇਹਨੂੰ ਭਜਾਉਣ ਵਾਸਤੇ ਜੇ ਸਮੂਹ ਸੰਤਾਂ ਦੇ ਚਰਨ ਹਨ, ਉਹ ਕਹਿੰਦੇ ਜਿਵੇਂ ਹਵਾ ਹੁੰਦੀ ਹੈ ਤਿੱਖੀ, ਉਹਦੇ ਸਮਾਨ ਵਿਚਾਰ ਲਓ। ਜੋ ਇਹ ਸਿਮਰਨ ਵਾਲਿਆਂ, ਗੁਰੂ ਨਾਨਕ ਦੀ ਬਾਣੀ ਪੜ੍ਹਨ ਵਾਲਿਆਂ ਦੇ ਚਰਨਾਂ 'ਤੇ ਮੱਥਾ ਟੇਕਦਾ, ਉਹਦੇ ਭਰਮ ਰੂਪੀ ਬੱਦਲ ਉੱਡ ਜਾਂਦੇ, ਜਿਵੇਂ ਹਵਾ ਤਿੱਖੀ ਆਉਣ ਨਾਲ ਉੱਡ ਜਾਂਦੇ ਹੁੰਦੇ ਆ ਬੱਦਲ। ਚੌਪਈ ਮੋਰ ਮਨੋਰਥ ਭਇਓ ਜਹਾਜੂ। ਹੁਣ ਕਵੀ ਆਪਣੇ ਵੱਲੋਂ ਕਹਿ ਰਿਹਾ ਹੈ ਕਿ ਮੇਰੇ ਮਨ ਵਿੱਚ ਜਿਹੜਾ ਫੁਰਨਾ ਉੱਠਿਆ ਹੈ ਨਾ, ਵੀ ਗੁਰੂ ਨਾਨਕ ਸਾਹਿਬ ਜੀ ਦੀ ਮੈਂ ਸੋਹਣੀ ਕਥਾ ਲਿਖਾਂ, ਸੋਹਣਾ ਇਤਿਹਾਸ ਲਿਖਾਂ, ਉਹ ਕਾਰਨ ਕਿਵੇਂ ਬਣਿਆ ਸੀ। ਕਵੀ ਸੰਤੋਖ ਸਿੰਘ ਜੀ ਨੇ ਇੱਕ ਵਾਰੀ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹ ਲਈ, ਉਹ ਸੀ ਹੰਦਾਲੀਆਂ ਅਤੇ ਕਬੀਰ ਪੰਥੀਆਂ ਨੇ ਵਿਗਾੜੀ ਹੋਈ, ਉਹ ਸਾਖੀਆਂ ਦੇ ਵਿੱਚ ਹੋਰ ਕੁਛ ਸਾਖੀਆਂ ਪਾਈਆਂ, ਜਾਣੀ ਆਪਣੀਆਂ ਬਣਾ ਬਣਾ ਕੇ ਸਾਖੀਆਂ ਪਾਈਆਂ ਸੀ। ਉਹਦੇ ਵਿੱਚ ਜਿਹੜਾ ਹੰਦਾਲ ਗੁਰੂ ਅਮਰਦਾਸ ਸਾਹਿਬ ਜੀ ਦਾ ਸਿੱਖ ਹੋਇਆ, ਲੰਗਰ ਵਿੱਚ ਆਟਾ ਗੁੰਨਦਾ ਹੁੰਦਾ ਸੀ, ਅਤੇ ਉਹਨੂੰ ਵੀ ਗੁਰੂ ਨਾਨਕ ਵਾਂਗੂ ਮਹਾਨ ਜਣਾਇਆ ਵੀ ਇਹ ਵੀ ਸਾਡਾ ਵੀ ਜਿਹੜਾ ਹੰਦਾਲ ਸਿੱਖ ਸੀ ਬਹੁਤ ਵੱਡਾ ਹੋਇਆ। ਉਹ ਇੱਕ ਵਾਰੀ ਇਤਿਹਾਸ ਵਿੱਚ ਅੱਗੇ ਪ੍ਰਸੰਗ ਆਈ ਜਾਣਾ ਇਹ ਹੰਦਾਲ ਨਾਵੇਂ ਸਿੱਖ ਦਾ, ਇਹ ਲੰਗਰ ਵਿੱਚ ਆਟਾ ਗੁੰਨ ਰਿਹਾ ਸੀ, ਗੁਰੂ ਅਮਰਦੇਵ ਮਹਾਰਾਜ ਜੀ ਲੰਗਰ ਵਿੱਚ ਚਲੇ ਗਏ, ਅਤੇ ਹਿੰਦਾਲ ਨਾਮੇ ਸਿੱਖ ਆਟਾ ਜਿਹਾ ਹੱਥਾਂ ਨੂੰ ਲੱਗਿਆ ਹੋਇਆ, ਖਿਆਲ ਕਰਦਾ ਵੀ ਜੇ ਹੁਣ ਧਰਤੀ ਉੱਪਰ ਹੱਥ ਲਾ ਕੇ ਮੱਥਾ ਟੇਕ ਕੇ ਹੱਥ ਲਿਪੜ ਜਾਣਗੇ, ਅਤੇ ਇਹਨੇ ਹੱਥ ਜੇ ਪਿੱਛੇ ਨੂੰ ਕਰ ਲਏ ਪਿੱਠ ਪਿੱਛੇ, ਅਤੇ ਚਰਨਾਂ 'ਤੇ ਸੀਸ ਮਹਾਰਾਜ ਦੇ ਰੱਖਦਾ, ਬਾਰਾ ਪ੍ਰਸੰਨ ਹੋ ਗਏ, ਕਹਿੰਦੇ ਵੀ ਤੇਰਾ ਮੱਥਾ ਐਂ ਪ੍ਰਵਾਨ ਹੈ, ਚੰਗਾ ਤੇਰੀ ਜਿਹੜੀ ਗੱਦੀ ਦੇ ਲੋਕ ਹੋਣਗੇ ਤੇਰੇ ਪੈਰੋਕਾਰ ਹੋਣਗੇ, ਹੱਥ ਨੂੰ ਪਿੱਛੇ ਕਰਕੇ ਮੱਥਾ ਟੇਕਿਆ ਕਰਨਗੇ। ਇਸ ਤਰ੍ਹਾਂ ਇਹਨੂੰ ਮਹਾਰਾਜ ਨੇ ਫਿਰ ਮੰਜੀ ਵੀ ਬਖਸ਼ ਦਿੱਤੀ ਸੀ, ਯਾਨੀ ਗੁਰਮੁਖ ਪਦਵੀ ਬਖਸ਼ੀ ਵੀ ਅਤੇ ਸਿੱਖੀ ਦਾ ਪ੍ਰਚਾਰ ਕਰਿਆ ਰਿਹਾ। ਇਹਨਾਂ ਦੇ ਅੰਦਾਲ ਦੀ ਅੱਗੇ ਕੋਈ ਅੱਗੇ ਗੱਦੀ ਵਿੱਚ ਇਹੋ ਜਿਹਾ ਵਿਗੜਿਆ ਤਿਗੜਾ ਪੈਦਾ ਹੋ ਗਿਆ ਸਾਕਤ, ਉਹਨੇ ਫਿਰ ਭਾਈ ਬਾਲੇ ਵਾਲੀ ਜਨਮ ਸਾਖੀ ਵਿਗਾੜ ਦਿੱਤੀ। ਇੱਕ ਕਬੀਰ ਜੀ ਦੀ ਅੰਸ਼ ਵੰਸ਼ ਵਿੱਚੋਂ ਵੀ ਇਹੋ ਜਿਹਾ ਕੋਈ ਵਿਗੜਿਆ ਟਿਗੜਿਆ ਪੈਦਾ ਹੋ ਗਿਆ, ਇਹ ਦੋਵੇਂ ਇਕੱਠੇ ਹੋ ਗਏ, ਉਹਨਾਂ ਨੇ ਇਹ ਬਾਈ ਬਾਲੇ ਵਾਲੀ ਜਨਮ ਸਾਖੀ ਨੂੰ ਵਿਗਾੜ ਦਿੱਤਾ ਸੀ। ਜਿਹੜੀ ਅਸਲੀ ਜਨਮ ਸਾਖੀ ਸੀ ਉਹਨੂੰ ਚੱਕ ਕੇ ਸਤਦਰ ਵਿੱਚ ਸਿੱਟਤਾ ਸੀ। ਇਸ ਤਰ੍ਹਾਂ ਜਾਣੀ ਜਦੋਂ ਇਹ ਕਵੀ ਸੰਤੋਖ ਸਿੰਘ ਜੀ ਨੇ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਵਿਗੜੀ ਹੋਈ ਹੰਡਾਲੀਆਂ ਦੀ ਵਿਗਾੜੀ ਪੜ੍ਹੀ ਤਾਂ ਮਨ ਨੂੰ ਬਹੁਤ ਦੁੱਖ ਹੋਇਆ ਵੀ ਐਡੇ ਵੱਡੇ ਗੁਰੂ ਨਾਨਕ ਸਾਹਿਬ ਆਹ ਵਿੱਚ ਦੁੱਧ ਵਿੱਚ ਕੀ ਆ ਮੱਖੀ ਸਿੱਟੀ ਪਈ ਹੈ, ਇਹ ਤਾਂ ਮੱਖੀ ਕੱਢ ਦੇਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਦੀ ਵਡਿਆਈ ਜਸ ਜਿਹੜਾ ਦੁੱਧ ਵਾਂਗ ਉਜਲ ਚਿੱਟਾ ਹੈ। ਇਸ ਕਰਕੇ ਫਿਰ ਕਵੀ ਦੇ ਮਨ ਵਿੱਚ ਫੁਰਨਾ ਹੋਇਆ ਸੀ ਵੀ ਇਹ ਜਿਹੜਾ ਗੁਰੂ ਨਾਨਕ ਸਾਹਿਬ ਜਿਵੇਂ ਮਹਾਨ, ਇਸੇ ਤਰ੍ਹਾਂ ਉਹਨਾਂ ਦਾ ਇਤਿਹਾਸ ਵੀ ਸੋਹਣਾ ਸੁੰਦਰ ਨਿਰਮਲੀ ਸ਼ੋਧੀ ਲਿਖਿਆ ਜਾਏ। ਸੋ ਕਵੀ ਇੱਥੇ ਕਹਿ ਰਿਹਾ ਵੀ ਹੇ ਗੁਰੂ ਨਾਨਕ ਸਾਹਿਬ, ਮੇਰੇ ਮਨ ਦਾ ਜਿਹੜਾ ਫੁਰਨਾ ਹੈ ਇਹ ਬਹੁਤ ਵੱਡਾ ਕਥਾ ਦਾ ਜਹਾਜ਼ ਰਚਣ ਦਾ ਇਹ ਜਹਾਜ਼ ਵੱਤ ਹੋ ਗਿਆ ਵੱਡਾ ਫੁਰਨਾ। ਸਿੰਧ ਚ ਵਿਘਨ ਅਥਾਹ ਸਮਾਜੂ, ਜਿਹੜੇ ਵਿਘਨ ਹਨ ਇਹ ਸਮੁੰਦਰ ਵਾਂਗ, ਇਹ ਕਹਿੰਦੇ ਅਥਾਹ ਹੈ ਵਿਘਨਾ ਰੂਪੀ ਸਾਜੋ ਸਮਾਨ, ਕਰਨ ਧਾਰ ਕਰ ਹੀ ਗੁਰ ਕਰੁਣਾ। ਜੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਵੇਂ ਜਹਾਜ਼ ਨੂੰ ਚਲਾਉਣ ਵਾਲਾ ਹੁੰਦਾ ਹੈ, ਉਹ ਵਿੜੇ ਨੂੰ ਚਲਾਉਣ ਵਾਲਾ ਮਲਾਹ ਹੁੰਦਾ, ਇਸ ਤਰ੍ਹਾਂ ਜੇ ਗੁਰੂ ਨਾਨਕ ਸਾਹਿਬ ਜੀ ਉਹ ਮਲਾਹ ਵਾਂਗੂ ਮੇਰੇ 'ਤੇ ਕਿਰਪਾ ਕਰ ਦੇਣਗੇ, ਤਬ ਪਹੁੰਚੋ ਤਟ ਕਰ ਤਿੰਨ ਪਰਨਾ, ਫਿਰ ਉਹਨਾਂ ਦੇ ਚਰਨਾਂ ਦਾ ਪਰਨਾ ਕੀ ਆਸਰਾ ਲੈ ਕੇ ਮੈਂ ਕਹਿੰਦੇ ਕਿਨਾਰੇ 'ਤੇ ਜਾ ਪਹੁੰਚਾਂਗਾ। ਭਾਵੇਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਥਾ ਹੈ, ਇਹ ਜਿਹੜਾ ਪ੍ਰਸੰਗ ਹੈ, ਇਹਨੂੰ ਜਿਹੜਾ ਪੂਰਾ ਕਰਨਾ ਇਹ ਕਿਨਾਰੇ ਪਹੁੰਚਣਾ ਹੈ, ਫਿਰ ਵਿਘਨਾਂ ਤੋਂ ਕਲੇਸ਼ਾਂ ਤੋਂ ਬਚ ਕੇ ਮੈਂ ਕਿਨਾਰੇ ਜਾ ਪਹੁੰਚਾਂਗਾ, ਭਾਵੇਂ ਸੋਹਣਾ ਜਸ ਦਾ ਜਿਹੜਾ ਇਤਿਹਾਸ ਮੈਂ ਲਿਖ ਸਕਾਂਗਾ। ਤੁਮਰੋ ਨਾਮ ਨਿਭਾਹ ਹਲਾਜਾ, ਹੇ ਗੁਰੂ ਨਾਨਕ ਸਾਹਿਬ ਤੁਹਾਨੂੰ ਆਪਣੇ ਨਾਮ ਦਾ ਬਿਰਦ ਹੈ ਵੀ ਜਿਹੜਾ ਸ਼ਰਨ ਆਵੇ ਤਿਸ ਕੰਠ ਲਾਵੇ, ਜਿਹੜਾ ਸ਼ਰਨ ਆ ਜਾਏ ਉਹਨੂੰ ਤੁਸੀਂ ਗੱਲ ਲਾਉਣੀ, ਇਹ ਤੁਹਾਡਾ ਨਾਮ ਦਾ ਬਿਰਦ ਹੈ, ਇਸ ਕਰਕੇ ਮਾਰਾ ਆਪਣੇ ਨਾਮ ਦੀ ਲੱਜਿਆ ਨਿਭਾਓ। ਜਾਂ ਮੈਨੂੰ ਲੋਕ ਕਹਿੰਦੇ ਵੀ ਇਹ ਸੰਤੋਖ ਸਿੰਘ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ, ਇਸ ਕਰਕੇ ਮਾਰਾ ਤੁਹਾਨੂੰ ਨਾਮ ਨੂੰ ਲੱਜਿਆ, ਮੈਂ ਹੁਣ ਤੁਹਾਡਾ ਇਹ ਜਸ ਵਾਲਾ ਇਤਿਹਾਸ ਲਿਖਣ ਲੱਗਿਆ। ਜੇ ਵਿੱਚੇ ਰਹਿ ਗਿਆ ਵਿਘਨ ਪੈ ਗਿਆ, ਲੋਕ ਕਹਿਣਗੇ ਗੁਰੂ ਨਾਨਕ ਨੇ ਸਹਾਇਤਾ ਨਹੀਂ ਕੀਤੀ, ਅਧੂਰਾ ਹੀ ਰਹਿ ਗਿਆ ਇਹਦਾ ਗ੍ਰੰਥ, ਇਸ ਕਰਕੇ ਮਹਾਰਾਜ ਤੁਹਾਡਾ ਨਾਮ ਹੈ ਵਜਦਾ, ਤੇ ਤੁਸੀਂ ਆਪਣੇ ਨਾਮ ਦੀ ਲੱਜਾ ਲਵਾ ਦੇਵੋ ਜੀ। ਕਰਹੋ ਗ੍ਰੰਥ ਪੂਰਨ ਸ਼ੁਭ ਕਾਰਜਾ, ਜਿਹੜਾ ਸੋਹਣਾ ਕੰਮ ਮੈਂ ਸ਼ੁਰੂ ਕਰਨ ਲੱਗਿਆ ਗ੍ਰੰਥ ਨੂੰ, ਇਹ ਮਹਾਰਾਜ ਤੁਸੀਂ ਨਿਰਵਿਘਨ ਸੰਪੂਰਨ ਕਰ ਦੇਵੋ ਜੀ। ਤਵ ਕਰੁਣਾ ਬਿਨ ਅੱਖਰ ਏਕੂ, ਇਹ ਜਗਤ ਦੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਤੁਹਾਡੀ ਕਿਰਪਾ ਤੋਂ ਬਗੈਰ ਬਹੁਤਾ ਤਾਂ ਕੀ ਇੱਕ ਅੱਖਰ ਵੀ ਨਹਿ ਉਪਜਤ ਮੁਝ ਹਿਰਦੈ ਵਿਵੇਕੂ, ਇਸ ਤਰ੍ਹਾਂ ਦਾ ਇੱਕ ਅੱਖਰ ਵੀ ਰਚਣ ਦਾ ਮੇਰੇ ਹਿਰਦੇ ਵਿੱਚ ਗਿਆਨ ਨਹੀਂ ਪੈਦਾ ਹੁੰਦਾ ਹੈ, ਤੁਹਾਡੀ ਕਿਰਪਾ ਹੋ ਜੇ ਤੇ ਮੈਂ ਮਹਾਨ ਜਿਹੜਾ ਗ੍ਰੰਥ ਨੂੰ ਲਿਖਣ ਦਾ ਕਾਰਜ ਪੂਰਾ ਕਰ ਸਕਦਾ ਹਾਂ। ਦੋਹਰਾ ਗੁਰਪਗ ਪ੍ਰੇਮ ਸਮੁੰਦਰ ਸਮ, ਗੁਰੂ ਨਾਨਕ ਸਾਹਿਬ ਜੀ ਚਰਨਾ ਕਮਲਾਂ ਦਾ ਪ੍ਰੇਮ ਪਿਆਰ ਹੈ, ਇਹ ਤਾਂ ਮਹਾਨ ਸਮੁੰਦਰ ਦੇ ਤੁਲ ਹੈ। ਸੁਧਾ ਪਰਦ ਕਵਿਤਾ ਸੋ, ਇਹ ਪ੍ਰੇਮ ਰੂਪੀ ਸਮੁੰਦਰ ਵਿੱਚੋਂ ਜਿਵੇਂ ਸਮੁੰਦਰ ਵਿੱਚੋਂ ਅੰਮ੍ਰਿਤ ਪੈਦਾ ਹੋਇਆ, ਇਹ ਜਿਹੜੀ ਕਵਿਤਾ ਹੈ ਇਹ ਆਸ਼ੰਦਾਬੰਦੀ ਵਿੱਚ ਕਵਿਤਾ ਹੈ, ਇਹ ਕਹਿੰਦੇ ਇਸ ਅੰਮ੍ਰਿਤ ਦਾ ਦਾਤਾ ਹੈ। ਸਿੱਖ ਬਿੰਦਾਰਿਕ ਪੀਵ ਹੀ, ਇਸ ਜਿਹੜੀ ਗੁਰੂ ਕੀ ਕਵਿਤਾ ਹੈ, ਗੁਰੂ ਕੀ ਕਥਾ ਹੈ, ਇਸ ਨੂੰ ਸਿੱਖਾਂ ਰੂਪੀ ਜਿਹੜੇ ਦੇਵਤੇ ਹੈ ਹਮੇਸ਼ਾ ਪੀ ਬਣ ਗਏ। ਨਿਤ ਹੋਇ ਸਮਤ ਪ੍ਰਕਾਸ਼, ਪ੍ਰਤੀ ਇਹਨਾਂ ਦੇ ਅੰਦਰ ਸ੍ਰੇਸ਼ਟ ਮਤ ਦਾ ਪ੍ਰਕਾਸ਼ ਹੋਵੇਗਾ, ਉਹ ਸ੍ਰੇਸ਼ਟ ਬੁੱਧੀ ਵਾਲੇ ਬਣ ਜਾਣਗੇ, ਕਥਾ ਰੂਪੀ ਅੰਮ੍ਰਿਤ ਪੀ ਪੀ ਕੇ ਤੇ ਅਮਰ ਹੋ ਜਾਣਗੇ। ਚੌਪਈ ਵਿੱਚ ਕਰ ਤਾਰ ਪੁਰੇ ਜਗ ਰਾਈ। ਹੁਣ ਅੱਗੇ ਕਵੀ ਸੰਤੋਖ ਸਿੰਘ ਜੀ ਕਥਾ ਪ੍ਰਾਰੰਭ ਕਰਦੇ ਆ। ਜਗਤ ਦੇ ਰਾਜਾ ਰੂਪ ਗੁਰੂ ਨਾਨਕ ਸਾਹਿਬ ਜੀ ਜਦੋਂ ਚਾਰੇ ਉਦਾਸੀਆਂ ਪੂਰੀਆਂ ਕਰਕੇ ਸ਼੍ਰੀ ਕਰਤਾਰਪੁਰ ਸਾਹਿਬ ਇੱਥੇ ਆ ਟਿਕੇ ਸਨ, ਸ੍ਰੀ ਅੰਗਦ ਕੋ ਦੀਨ ਵਡਾਈ, ਸਾਰੀ ਸਿੱਖੀ ਦੀ ਪਰਖ ਕਰਕੇ ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ, ਭਾਈ ਸਧਾਰਨ, ਭਗੀਰਥ ਆਦਿਕ ਵਿਸ਼ੇਸ਼ ਮੁਖੀ ਸਿੱਖਾਂ ਦੀ ਪਰਖ ਕਰਕੇ ਅਖੀਰ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਆਪ ਜੀ ਨੇ ਵਡਿਆਈ ਦੇ ਦਿੱਤੀ, ਗੁਰਤਾ ਗੱਦੀ ਬਖਸ਼ ਦਿੱਤੀ ਦੀ। ਆਪਨ ਕੀਨ ਸੱਚਖੰਡ ਭਿਆਨਾ, ਆਪ ਗੁਰੂ ਨਾਨਕ ਸਾਹਿਬ ਜੀ ਨੇ ਸੱਚਖੰਡ ਨੂੰ ਜਾਣਾ ਕੀਤਾ ਸੀ, ਸੱਚਖੰਡ ਗਵਨ ਕਰ ਗਏ ਸਨ। ਜੋਤ ਰੂਪ ਬੇਬਤਨ ਪਲਟਾਨਾ, ਇਹ ਤਾਂ ਗੁਰੂ ਨਾਨਕ ਸਾਹਿਬ ਸੀ, ਜੋਤ ਰੂਪ ਸੀ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਤ ਅੰਗਦ ਪਇਓ ਤਤ ਤੋਂ ਤਤ ਮਿਲਾਇਓ, ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਓ, ਜੋ ਭੱਟਾ ਨੇ ਕਿਹਾ। ਗੁਰੂ ਨਾਨਕ ਸਾਹਿਬ ਹੈ ਤਾਂ ਜੋਤੀ ਸਰੂਪ ਸੀ, ਉਹ ਜੋਤੀ ਸਰੂਪ ਨੇ ਦੂਜਾ ਸਰੀਰ ਬਦਲ ਲਿਆ ਹੈ, ਇਸ ਤਰ੍ਹਾਂ ਗੁਰੂ ਅੰਗਦ ਸਰੂਪ ਦੇ ਵਿੱਚ ਬਦਲ ਗਏ ਹਨ, ਬੈਠ ਗਏ ਹਨ। ਜੋ ਆਦਿ ਪਤ ਇੱਕ ਪੋਸ਼ਿਸ਼ ਤਜ ਕੈ, ਇਸ ਤਰ੍ਹਾਂ ਕੋਈ ਮਹਾਨ ਚੱਕਰਵਰਤੀ ਪਾਤਸ਼ਾਹ ਇੱਕ ਜਿਹੜੀ ਪਹਿਲੀ ਪੁਸ਼ਾਕ ਪਹਿਨੀ ਹੋਈ ਉਹਨੂੰ ਛੱਡ ਕੇ ਲਾ ਕੇ, ਦੈਸਹ ਸਭਾ ਦੁਤੀਆ ਤਨ ਸਜ ਕੈ, ਦੂਜੀ ਜਿਹੜੀ ਨਵੀਂ ਪੁਸ਼ਾਕ ਪਹਿਨ ਕੇ ਤੇ ਸਭਾ ਵਿੱਚ ਸਜ ਵਜ ਕੇ ਬੈਠ ਜਾਏ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਪਹਿਲਾ ਸਰੀਰ ਸੀ ਇਹ ਪੁਸ਼ਾਕ ਸੀ, ਮਨ ਨੂੰ ਇਹਨੂੰ ਛੱਡ ਦਿੱਤਾ, ਲਾ ਦਿੱਤਾ ਹੈ। ਦੂਜੀ ਨਵੀਂ ਪੁਸ਼ਾਕ ਹੈ ਵੀ ਗੁਰੂ ਅੰਗਦ ਸਾਹਿਬ ਰੂਪ ਉਹ ਪੁਸ਼ਾਕ ਪਹਿਨ ਲਈ ਹੈ। ਇਸ ਤਰ੍ਹਾਂ ਦੂਜੀ ਪੁਸ਼ਾਕ ਗੁਰੂ ਅੰਗਦ ਰੂਪ ਵਿੱਚ ਪਹਿਨ ਕੇ ਸਜ ਵਜ ਕੇ ਬੈਠ ਗਏ ਹਨ ਪਾਤਸ਼ਾਹ ਵਾਂਗ। ਤਿਉ ਖਡੂਰ ਮਹਿਆਨ ਬਿਰਾਜੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਸ ਤਰ੍ਹਾਂ ਉਹ ਗੁਰੂ ਨਾਨਕ ਸਾਹਿਬ ਜੀ ਦੂਸਰੇ ਰੂਪ ਦੇ ਵਿੱਚ ਆ ਕੇ ਕਿਰਪਾਪੁਰ ਸਾਹਿਬ ਤੋਂ ਚੱਲਦੇ ਹੋਏ ਖਡੂਰ ਸਾਹਿਬ ਦੇ ਵਿੱਚ ਆਪ ਰਾਜਮਾਨ ਹੋਏ। ਆਸਰੇ ਜਿਨ ਸਿਮਰਨ ਕਲ ਕਲ ਮਲ ਭਾਜੇ, ਇਸ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਿਮਰਨ ਕੀਤਿਆਂ ਕਲਯੁਗ ਦੇ ਜਿੰਨੇ ਪਾਪ ਹੈ ਉਹ ਦੌੜ ਜਾਂਦੇ ਭੱਜ ਜਾਂਦੇ ਹਨ। ਦੋਹਰਾ ਤਖਤ ਬੈਠ ਅੰਗਦ ਗੁਰੂ, ਗੁਰੂ ਨਾਨਕ ਸਾਹਿਬ ਦੇ ਤਖਤ ਦੇ ਉੱਪਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬੈਠ ਕੇ ਕੀਨ ਖਡੂਰ ਨਿਵਾਸ, ਸ੍ਰੀ ਖਡੂਰ ਸਾਹਿਬ ਵਿਖੇ ਆ ਕੇ ਪੱਕੇ ਤੌਰ ਤੇ ਨਿਵਾਸ ਕਰ ਲਿਆ। ਨਰਨ ਉਧਾਰਨ ਕਾਰਨ, ਇੱਥੇ ਆਪ ਜੀ ਟਿਕ ਕੇ ਲੋਕਾਂ ਦਾ ਉਧਾਰ ਕਰਨ ਵਾਸਤੇ, ਕਰਤ ਸੋ ਭਗਤ ਪ੍ਰਕਾਸ਼, ਸ਼ਾਮ੍ਰਿਤ ਵਿੱਚ ਬੈਠ ਕੇ ਪ੍ਰੇਮਾ ਭਗਤੀ ਦਾ ਪ੍ਰਕਾਸ਼ ਕਰਦੇ ਹੈ। ਪ੍ਰੇਮਾ ਭਗਤੀ, ਪ੍ਰੇਮ ਨਾਲ ਭਗਤੀ ਕਰਨ ਲਈ ਸਭ ਨੂੰ ਉਪਦੇਸ਼ ਸਿੱਖਿਆ ਦਿੰਦੇ ਆਪ ਜੀ। ਸਵਈਆ ਇੱਕ ਬਾਸੁਰ ਆਸਨ ਦਾਸ ਅਸੀਨ, ਇੱਕ ਦਿਨ ਦੀ ਗੱਲ ਹੈ ਗੁਰੂ ਅੰਗਦ ਸਾਹਿਬ ਜੀ ਆਪਣਾ ਆਸਨ ਡਾਹ ਕੇ ਆਸਨ ਲਾ ਕੇ ਬੈਠੇ ਹੋਏ ਸਨ। ਸੋ ਧਿਆਨ ਵਿਖੇ ਗੁਰ ਅੰਗਦ ਹੋਏ, ਬੈਠੇ ਬੈਠੇ ਗੁਰੂ ਅੰਗਦ ਸਾਹਿਬ ਜੀ ਧਿਆਨ ਦੇ ਵਿੱਚ ਹੋ ਗਏ, ਧਿਆਨ ਵਿੱਚ ਜੁੜ ਗਏ। ਗੁਰ ਨਾਨਕ ਕੇ ਪਦ ਪੰਕਜ ਲੀਨ, ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਹੀ ਧਿਆਨ ਦੁਆਰਾ ਲੀਨ ਹੋ ਗਏ। ਨਿਰੰਤਰ ਹੀ ਮੁੰਦ ਲੋਚਨ ਕੋਏ, ਮੇਰੇ ਨੇਤਰਾਂ ਦੇ ਕੋਨੇ ਇੱਕ ਰਸ ਬੰਦ ਹੋ ਗਏ ਆਪ ਜੀ ਦੇ, ਪੁੰਨ ਯਾ ਉਪਜੀ ਔਰ ਬੀਜ ਵਿਚਾਰ, ਗੁਰੂ ਅੰਗਦ ਸਾਹਿਬ ਜੀ ਦੇ ਓ ਬੈਠਿਆਂ ਬੈਠਿਆਂ ਨੇਤਰ ਬੰਦ ਹੈ, ਹਿਰਦੇ ਵਿੱਚ ਇਸ ਤਰ੍ਹਾਂ ਦੀ ਵਿਚਾਰ ਪੈਦਾ ਹੋਈ ਸੋ ਕਿੰਕਰ ਕੇ ਭ੍ਰਮ ਜਾਸ ਬਿਗੋਏ। ਜਿਸ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਆਪਣੇ ਦਾਸਾਂ ਸਿੱਖਾਂ ਦੇ ਭਰਮ ਭੁਲੇਖੇ ਦੂਰ ਕੀਤੇ। ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋ ਓ ਗੁਰੂ ਨਾਨਕ ਸਾਹਿਬ ਜੀ ਤਾਂ ਪਰਮੇਸ਼ਰ ਰੂਪ ਸਨ, ਜਿਨ ਭੇਦ ਨ ਮਦ ਤਰੰਗ ਤੋਏ। ਇਹਨਾਂ ਦਾ ਪਰਮੇਸ਼ਰ ਦਾ ਆਪੋ ਵਿੱਚ ਹੀ ਕੋਈ ਭੇਦ ਨਹੀਂ, ਫਰਕ ਨਹੀਂ ਸੀ। ਜਿਸ ਤਰ੍ਹਾਂ ਪਾਣੀ ਅਤੇ ਪਾਣੀ ਦੀਆਂ ਤਰੰਗਾਂ ਦਾ ਆਪੋ ਵਿੱਚ ਕੋਈ ਫਰਕ ਨਹੀਂ ਹੁੰਦਾ, ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕੋ ਰੂਪ ਹੁੰਦੀਆਂ ਹਨ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਅਤੇ ਪਰਮੇਸ਼ਰ ਇੱਕ ਰੂਪ ਸੀ, ਕੋਈ ਫਰਕ ਨਹੀਂ ਸੀ। ਸਵਈਆ ਚਿਤ ਪ੍ਰੀਤ ਕੀ ਰੀਤ ਚਿਤੈ ਨਿਤ ਹੀ। ਉਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਪਣੀ ਚਿਤ ਦੀ ਪ੍ਰੀਤੀ ਦੀ ਰੀਤੀ ਅਨੁਸਾਰ ਹਮੇਸ਼ਾ ਸੋਚਦੇ ਹਨ। ਭਾਵ ਮੈਂ ਭਾਵ ਸ੍ਰੀ ਗੁਰ ਕੋ ਬਿਦ ਲੀਨੋ। ਇਹ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਸ ਤਰ੍ਹਾਂ ਅਵਤਾਰ ਧਾਰਨ ਕੀਤਾ ਸੀ, ਕਿਵੇਂ ਉਹ ਦੁਨੀਆਂ ਵਿੱਚ ਆਏ ਸਨ। ਪੁਨ ਬਾਲ ਜਵਾ ਕੇ ਵਿਲਾਸ ਜੇਉ। ਜਿਵੇਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ, ਜਿਵੇਂ ਉਹਨਾਂ ਨੇ ਬਾਲ ਚੋਜ ਕੀਤੇ, ਫਿਰ ਜਵਾਨੀ ਵਿੱਚ ਜਿਹੜੇ ਕੋਈ ਉਹਨਾਂ ਨੇ ਕੌਤਕ ਕੀਤੇ ਹਨ, ਫਿਰ ਤੁਰ ਕੇ ਇਤਿਹਾਸ ਕਹੈ ਸਿੱਖ ਕੌਣ ਪ੍ਰਵੀਨ। ਉਹ ਸਾਰਾ ਇਤਿਹਾਸ ਸਾਨੂੰ ਕਹਿੰਦੇ ਕਹਿਣਾ ਕਹੇ, ਐਸਾ ਸਿਆਣਾ ਚਤੁਰ ਸਿੱਖ ਵੀ ਕੌਣ ਹੈ। ਸਭ ਦੇਸ਼ ਵਿਦੇਸ਼ਨ ਕੋ ਰਟਨੋ। ਜਿਵੇਂ ਗੁਰੂ ਨਾਨਕ ਸਾਹਿਬ ਨੇ ਵੱਡਿਆਂ ਹੋ ਕੇ ਦੇਸਾਂ ਪ੍ਰਦੇਸਾਂ ਵਿੱਚ ਫਿਰਨਾ ਕੀਤਾ। ਕਰਨੋ ਕੁਟਲਿੰਗ ਕਟਨੋ ਕੁਟਲੰਗ ਵੱਡ ਦੰਬ ਜੋਕੀਨੋ। ਇਸ ਤਰ੍ਹਾਂ ਜਿਹੜੇ ਕੋਈ ਕੁਟਲੋਂ ਪਾਪ ਉਹ ਕੱਟਣਾ ਕੀਤੇ, ਬੜੇ ਬੜੇ ਜਿਹਨਾਂ ਨੇ ਪਖੰਡ ਜੇ ਧਾਰਨ ਕੀਤੇ ਸੀ, ਪਖੰਡੀ ਸੀ, ਉਹਨਾਂ ਨੂੰ ਕੱਟਣਾ ਕੀਤਾ ਹੈ। ਚਿਤ ਚਿੰਤਤ ਦੇਤ ਅਚਿੰਤਤ ਤਾ ਜੋ। ਕਵੀ ਜੀ ਕਹਿੰਦੇ ਜੋ ਗੁਰੂ ਅੰਗਦ ਸਾਹਿਬ ਜੀ ਜਿਹੜੇ ਦੂਜਿਆਂ ਨੂੰ ਕਹਿੰਦੇ ਅਚਿੰਤਤਾਈ ਬਖਸ਼ਣ ਵਾਲੇ, ਚਿੰਤਾ ਤੋਂ ਰਹਿਤ ਕਰਨ ਵਾਲੇ ਹੈ, ਉਹ ਅੱਜ ਕਹਿੰਦੇ ਚਿੱਤ ਵਿੱਚ ਚਿੰਤਾ ਜੀ ਕਰਕੇ ਚਿੱਤ ਵਧੇ ਆ, ਸੋਚਦੇ ਹਨ। ਵੈਸ ਇਕਾਂਤ ਗੁਰੂ ਰਸ ਪੀਨੋ। ਇਕਾਂਤ ਵਿੱਚ ਬੈਠੇ ਹੋਏ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਪ੍ਰੇਮ ਦੇ ਵਿੱਚ ਲੀਨ ਹੋਏ ਹੋਏ ਸੋਚ ਰਹੇ ਆ ਵੀ ਐਸਾ ਕੋਈ ਸਿਆਣਾ ਸਿੱਖ ਹੈ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਰਾਏ ਭੋਏ ਦੀ ਤਲਵੰਡੀ ਵਿੱਚ ਤਾਰ ਧਾਰਿਆ, ਫਿਰ ਉੱਥੇ ਬਾਲ ਚੋਰ ਕੀਤੇ, ਜਵਾਨ ਅਵਸਥਾ ਵਿੱਚ ਕੌਤਕ ਕੀਤੇ, ਬਾਹਰ ਫਿਰ ਕੇ ਦੇਸਾਂ ਪ੍ਰਵੇਸ਼ਾਂ ਵਿੱਚ ਸੰਸਾਰ ਦੇ ਲੋਕਾਂ ਦਾ ਉਧਾਰ ਕੀਤਾ, ਉਹ ਆਪ ਜੀ ਬੈਠੇ ਸੋਚ ਰਹੇ ਲੀਨ ਹੋਏ ਹੋਏ। ਦੋਹਰਾ ਸ੍ਰੀ ਗੁਰ ਵਰ ਸਰਬੱਗ ਉਰ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਭਾਵੇਂ ਸੋਭਾ ਵਾਲੇ ਬੜੇ ਸ੍ਰੇਸ਼ਟ ਹਿਰਦੇ ਕਰਕੇ ਸਰਬੱਗ ਸਭ ਕੁਝ ਜਾਣਨ ਵਾਲੇ, ਦਰ ਹਰ ਅਰ ਜੁਰ ਤੀਨ, ਦਰਾਂ ਨੂੰ ਨਾਸ ਕਰਨ ਵਾਲੇ ਤੇ ਜਿਹੜੇ ਤਿੰਨੇ ਤਾਪ ਹੈ ਇਹਨਾਂ ਨੂੰ ਵੀ ਨਾਸ ਕਰਨ ਵਾਲੇ ਹਨ ਗੁਰੂ ਅੰਗਦ ਸਾਹਿਬ ਜੀ। ਪੜ ਹੈ ਸੁਣ ਹੈ ਸਿੱਖ ਹੋਏ ਗਤ। ਐਸੇ ਗੁਰੂ ਅੰਗਦ ਸਾਹਿਬ ਜੀ ਵਿਚਾਰਦੇ ਆ ਵੀ ਜੇ ਕੋਈ ਆ ਜੇ ਸਿੱਖ ਸਿਆਣਾ ਤੇ ਗੁਰੂ ਮਹਾਰਾਜ ਦੇ ਸਾਰੀ ਬਾਲ ਲੀਲਾ ਸੁਣਾਏ, ਬਾਕੀ ਕੌਤਕ ਸੁਣਾਏ, ਉਹ ਫਿਰ ਕੋਈ ਗ੍ਰੰਥ ਲਿਖਿਆ ਜਾਏਗਾ ਤੇ ਜਿਹੜੇ ਸਿੱਖ ਹੈ ਉਹਨੂੰ ਪੜ੍ਹਨਗੇ ਸੁਣਨਗੇ ਤੇ ਉਹ ਸਿੱਖਾਂ ਦੀ ਫਿਰ ਕਲਿਆਣ ਹੋਵੇਗੀ। ਹਿਰਦੇ ਮਨੋਰਥ ਕੀਨ। ਇਸ ਤਰ੍ਹਾਂ ਦਾ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਵਿੱਚ ਇਕਾਂਤ ਵਿੱਚ ਬੈਠਿਆਂ ਮਨ ਵਿੱਚ ਫੁਰਨਾ ਜਾ ਕਰ ਲਿਆ ਹੈ। ਚੌਪਈ ਉਤ ਬਾਲੇ ਸੰਧੂ ਸੋ ਵਿਚਾਰਾ। ਉੱਧਰ ਰਾਏ ਭੋਏ ਦੀ ਤਲਵੰਡੀ ਵਿੱਚ ਭਾਈ ਬਾਲਾ ਜੀ ਜੋ ਹਨ ਉਹਨਾਂ ਨੇ ਬੈਠਿਆਂ ਬੈਠਿਆਂ ਕਿਤੇ ਹਿਰਦੇ ਵੀ ਸੋਚਿਆ ਵਿਚਾਰਿਆ, ਸ੍ਰੀ ਨਾਨਕ ਭੇ ਹਰ ਅਵਤਾਰਾ। ਜਿਹੜੇ ਸਾਡੇ ਨਗਰ ਦੇ ਗੁਰੂ ਨਾਨਕ ਸਾਹਿਬ ਜੀ ਸਨ ਉਹ ਤਾਂ ਪਰਮੇਸ਼ਰ ਦਾ ਅਵਤਾਰ ਹੋਏ ਹਨ। ਨਿਜ ਅਸਥਾਨ ਸੁਕੌਣ ਬਿਠਾਇਓ। ਕਰਤਾਰਪੁਰ ਵਿੱਚ ਸਤਿਗੁਰੂ ਜੀ ਚਲੇ ਗਏ ਸੀ, ਮੈਨੂੰ ਇੱਧਰ ਭੇਜ ਦਿੱਤਾ ਸੀ ਆਪਣੇ ਨਗਰ ਵਿੱਚ ਤੇ ਗੁਰੂ ਅੰਗਦ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਅਸਥਾਨ ਤੇ ਕਿਹੜਾ ਵੀ ਟਿਕਾਣਾ ਕੀਤਾ, ਆਪਣੀ ਗੱਦੀ ਤੇ ਕੌਣ ਬਿਠਾਇਆ ਹੈ? ਤਿਸ ਦਰਸ਼ਨ ਜੀਰਾ ਲਲਚਾਇਓ। ਭਾਈ ਬਾਲਾ ਜੀ ਦਾ ਵੀ ਉਸ ਜੋ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਤੇ ਬੈਠਾ, ਉਹਦੇ ਦਰਸ਼ਨ ਕਰੀਏ, ਹਿਰਦੇ ਵਿੱਚ ਚਾਹਨਾ ਉੱਠੀ ਹੈ। ਬਹੁ ਨਰ ਮਹਿ ਬੋਲਿਓ ਇਮ ਬਾਲਾ। ਭਾਈ ਬਾਲਾ ਜੀ, ਰਾਏ ਭੋਇ ਦੀ ਤਲਵੰਡੀ ਵਿੱਚ ਬਹੁਤੇ ਲੋਕ ਇਕੱਠੇ ਸਨ, ਇਹਦੇ ਅਰਧ ਗਿਰਧ ਹੋਏ ਬੈਠੇ। ਬਹੁਤੇ ਲੋਕਾਂ ਵਿੱਚ ਭਾਈ ਬਾਲਾ ਜੀ ਬੋਲੇ ਚੱਲੇ। ਇੱਕ ਸਿੱਖ ਬਚ ਭਾਖਿਓ ਤੇ ਹਿਕਾਲਾ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਥਾਨ ਤੇ ਜਾਨਸ਼ੀਨ ਕਿਹੜਾ ਕੀਤਾ, ਕਿਹੜਾ ਤਖ਼ਤ ਤੇ ਬਿਠਾਇਆ ਹੈ? ਕੋਈ ਹੈ ਤੁਹਾਡੇ ਵਿੱਚੋਂ ਸਿਆਣਾ ਸਿੱਖ ਜੀ ਨੂੰ ਇਹ ਸਾਰਾ ਪਤਾ ਹੋਏ? ਉਹਨਾਂ ਵਿੱਚੋਂ ਇੱਕ ਸਿੱਖ ਕਹਿੰਦੇ ਬੋਲਿਆ ਹੈ, ਤਿਹਣ ਗੋਤ ਅੰਗਦ ਤੇ ਨਾਮੂ। ਉਸਨੇ ਕਿਹਾ ਵੀ ਭਾਈ ਬਾਲਾ ਜੀ ਤਿਹਣਾਂ ਦੀ ਗੋਤ ਵਿੱਚੋਂ ਹੈ, ਨਾਮ ਉਹਨਾਂ ਦਾ ਪਹਿਲਾਂ ਲੈਣਾ ਸੀ, ਇਸ ਸਮੇਂ ਹੁਣ ਗੁਰੂ ਅੰਗਦ ਸਾਹਿਬ ਜੀ ਹੈ। ਗੁਰਤਾ ਉਚਿਤ ਭਇਓ ਅਬਰਾਮੂ। ਉਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਯੋਗ ਸੋਹਣੇ ਢੰਗ ਨਾਲ ਹੋਏ ਹਨ, ਗੁਰੂ ਅੰਗਦ ਸਾਹਿਬ ਜੀ। ਕਬਿਤ ਸਰੁੱਤ ਸੁਣ ਬਾਲੇ ਬਾਤ, ਭਇਓ ਪੁੱਲ ਕਾਤ ਗਾਤ। ਉਹ ਸਿੱਖ ਤੋਂ ਸੁਣ ਕੇ ਉਸ ਵੇਲੇ ਭਾਈ ਬਾਲੇ ਜੀ ਦਾ ਜਿਹੜਾ ਸਰੀਰ ਦਾ ਲੋਹ ਕੰਡਾ ਖੜਾ ਹੋ ਗਿਆ, ਖੁਸ਼ੀ ਵਿੱਚ ਰੋਂ ਰੋਂ ਖੜੇ ਹੋ ਗਏ ਹਨ। ਅੰਗ ਨਾ ਸਮਾਤ ਚੱਲਿਓ ਤਾਹਾਂ ਤਾਂ ਵਧਾਏ ਕਹਿ। ਭਾਈ ਬਾਲਾ ਖੁਸ਼ੀ ਵਿੱਚ ਅੰਗਾਂ ਵਿੱਚ ਸਮਾਉਂਦਾ ਨਹੀਂ, ਉਸੇ ਬੜੇ ਕਰਾਏ ਭੋਏ ਦੀ ਤਲਵੰਡੀ ਤੋਂ ਤਦੋਂ ਕਹਿੰਦੇ ਦੌੜਦਾ ਹੋਇਆ ਜਾਣੀ ਤੇਜ਼ੀ ਨਾਲ ਚੱਲਿਆ ਹੈ ਖਡੂਰ ਸਾਹਿਬ ਵੱਲ ਨੂੰ। ਕਾਤਿਕ ਦਿਵਸ ਪੁੰਨਿਓ ਆਏ ਸੋ ਦੀਦਾਰ ਕੀਨੋ। ਜਦੋਂ ਭਾਈ ਬਾਲਾ ਜੀ ਖਡੂਰ ਸਾਹਿਬ ਵਿੱਚ ਆਇਆ ਹੈ, ਉਸ ਵੇਲੇ ਕੱਤੇ ਦੀ ਪੂਰਨਮਾਸੀ ਦਾ ਦਿਨ ਸੀ, ਜਾਣੀ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਦਿਹਾੜਾ ਸੀ ਉਸ ਦਿਨ। ਆ ਕੇ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਖਡੂਰ ਸਾਹਿਬ ਵਿਖੇ। ਕਰੀ ਕਾਰ ਬੰਦ ਅਬ ਬੰਦ ਸੀਸ ਨਾਇਕ। ਦੋਵੇਂ ਹੱਥ ਜੋੜ ਕੇ ਤੇ ਬਹੁਤ ਹੀ ਹਿਰਦੇ ਦੀ ਸ਼ਰਧਾ ਨਾਲ ਸਿਰ ਨਵਾ ਕੇ ਇਹਨੇ ਨਮਸਕਾਰ ਕੀਤੀ। ਦੇਖਤ ਮਗਨ ਭਇਓ ਆਵਨ ਸਫਲ ਕੀਓ। ਗੁਰੂ ਅੰਗਦ ਸਾਹਿਬ ਦੇ ਦਰਸ਼ਨ ਦੇਖ ਕੇ ਭਾਈ ਬਾਲਾ ਤਾਂ ਮਨਸਤ ਹੋ ਗਿਆ, ਆਪਣਾ ਜਿਹੜਾ ਰਾਏ ਭੋਏ ਦੀ ਤਲਵੰਡੀ 'ਚ ਆਉਣਾ ਸੀ ਉਹਨੂੰ ਸਫਲ ਕਰ ਲਿਆ, ਵੀ ਮੇਰਾ ਆਉਣਾ ਸਫਲ ਹੋ ਗਿਆ ਹੈ। ਬੈਠਿਓ ਸੁਖ ਮਾਨ ਗੁਰ ਆਇਓ ਸੁਖ ਪਾਏ ਕੈ। ਗੁਰੂ ਅੰਗਦ ਸਾਹਿਬ ਦੀ ਆਗਿਆ ਪਾ ਕੇ ਭਾਈ ਬਾਲਾ ਜੀ ਸੁਖ ਮੰਨ ਕੇ ਬੈਠ ਗਿਆ ਚੌਂਕੜਾ ਮਾਰ ਕੇ। ਸਤ ਕਰ ਤਾਰ ਕੋ ਉਚਾਰ ਕੇ ਬੁਝਤ ਪੁੰਨ। ਉਸ ਵੇਲੇ ਗੁਰੂ ਅੰਗਦ ਸਾਹਿਬ ਵੀ ਸਤ ਕਰਤਾਰ ਉਚਾਰਨ ਕਰਕੇ ਫਿਰ ਭਾਈ ਬਾਲਾ ਜੀ ਨੂੰ ਪੁੱਛਣ ਲੱਗ ਪਏ ਹਨ, ਤੂੰ ਤੇ ਆਏ ਤੁਮ ਦੀਜੀਏ ਸੁਣਾਏ ਕੈ। ਹੇ ਬਜ਼ੁਰਗਾ, ਤੂੰ ਕਿਸ ਤਰਫ ਤੋਂ ਆਇਆ, ਚੱਲ ਕੇ ਸੁਣਾ ਕੇ ਸਾਨੂੰ ਦੱਸ ਦਈਏ। ਦੋਹਰਾ ਜਥਾ ਸ਼ਕਤ ਜੋ ਭੇਟ ਥੀ। ਉਸ ਵੇਲੇ ਜਿਸ ਤਰ੍ਹਾਂ ਦੀ ਸ਼ਕਤੀ ਸੀ ਉਸ ਤਰ੍ਹਾਂ ਦੀ ਜਿਹੜੀ ਕੋਈ ਭੇਟਾ ਭਾਈ ਬਾਲਾ ਜੀ ਦੇ ਕੋਲ ਸੀ। ਆਗੈ ਧਰੀ ਬਨਾਏ। ਗੁਰੂ ਅੰਗਦ ਸਾਹਿਬ ਜੀ ਦੇ ਅੱਗੇ ਸ਼ਰਧਾ ਭਾਵ ਨਾਲ ਬਣਾ ਸਵਾਰ ਕੇ ਰੱਖ ਦਿੱਤੀ। ਪੁੰਨ ਬਾਲਾ ਬੋਲਤ ਪਇਓ। ਭੇਟਾ ਰੱਖ ਕੇ ਫਿਰ ਭਾਈ ਬਾਲਾ ਜੀ ਬੋਲੇ ਹਨ, ਬਿਨਾਂ ਬਚਨ ਮਹਿ ਪਾਏ। ਜਿਹੜਾ ਬਚਨ ਹੈ ਉਹਨੂੰ ਬੇਨਤੀ ਵਿੱਚ ਪਾ ਕੇ, ਪਰ ਬੇਨਤੀ ਰੂਪ ਵਿੱਚ ਬਚਨ ਕਹਿਣ ਲੱਗੇ ਹਨ। ਚੌਪਈ ਸ੍ਰੀ ਅੰਗਦ ਜੀ ਸੁਣੋ ਕਿਰਪਾਲਾ। ਹੇ ਗੁਰੂ ਅੰਗਦ ਸਾਹਿਬ ਦਿਆਲੂ ਕਿਰਪਾਲੂ ਮਹਾਰਾਜ, ਸੁਣੋ ਆਪ ਜੀ। ਸੰਧੂ ਗੋਤ ਸੁਨਾਮ ਮੋਹ ਬਾਲਾ। ਮੇਰਾ ਨਾਮ ਭਾਈ ਬਾਲਾ ਜੀ ਹੈ, ਸੰਧੂ ਮੇਰਾ ਗੋਤ ਹੈ। ਰਾਏ ਭੋਏ ਤਲਵੰਡੀ ਜੋ। ਮਹਾਰਾਜ, ਜਿਹੜੀ ਰਾਏ ਭੋਏ ਦੀ ਤਲਵੰਡੀ ਨਾਮ ਦਾ ਨਗਰ ਹੈ, ਵਤਨ ਜਨਮ ਹਮਰਾ ਹੈ ਸੋ। ਮਹਾਰਾਜ, ਉੱਥੇ ਮੇਰਾ ਜਨਮ ਹੋਇਆ, ਉਸ ਵਤਨ ਵਿੱਚ, ਉਸ ਥਾਂ ਵਿੱਚ, ਉਸ ਦੇਸ਼ ਵਿੱਚ। ਗੁਰ ਦਰਸ਼ਨ ਕੀ ਲਾਲਸ ਪੂਰੀ। ਇਸ ਤਰ੍ਹਾਂ ਮਹਾਰਾਜ ਆਪ ਗੁਰੂ ਹੋ, ਗੁਰੂ ਨਾਨਕ ਸਾਹਿਬ ਜੀ ਦੀ ਥਾਂ ਗੁਰੂ ਦੇ ਦਰਸ਼ਨ ਦਰਸ਼ਨਾਂ ਦੀ ਮੈਨੂੰ ਬਹੁਤੀ ਚਾਹਨਾ ਸੀ। ਯਾ ਤੇ ਹਉ ਚਲ ਆਏ ਹਜ਼ੂਰੀ, ਇਸ ਕਰਕੇ ਮਹਾਰਾਜ ਤੁਸੀਂ ਗੁਰੂ ਨਾਨਕ ਰੂਪ ਹੋ ਤੇ ਮੈਂ ਤੁਹਾਡੀ ਹਜ਼ੂਰੀ ਵੀ ਚੱਲ ਕੇ ਆਇਆ ਦਰਸ਼ਨ ਲਈ। ਅਜਰ ਜਰਨ ਉਰ ਧੀਰਜ ਧਾਰੀ, ਹਾਂ ਮਹਾਰਾਜ ਅਜਰ ਸ਼ਕਤੀਆਂ ਨੂੰ ਜਰਨ ਵਾਲਿਓ ਹਿਰਦੇ ਦੇ ਬੜੇ ਧੀਰਜ ਧਾਰੀ ਹੋ। ਸੁਣੀ ਆਪ ਕੀ ਮਹਿਮਾ ਭਾਰੀ, ਮਹਾਰਾਜ ਰਾਏ ਭੋਈ ਦੀ ਤਲਵੰਡੀ ਵੀ ਜਿਹੜੇ ਸਿੱਖ ਸਨ ਉਹਨਾਂ ਤੋਂ ਮੈਂ ਆਪ ਜੀ ਦੀ ਬੜੀ ਸਿਵਲ ਸਲਾਘਾ ਸੁਣੀ, ਬੜੀ ਮਹਿਮਾ ਸੁਣੀ। ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ, ਭਾਈ ਬਾਲਾ ਜੀ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਵੀ ਤੂੰ ਦੱਸ ਤੇਰਾ ਗੁਰੂ ਕੌਣ ਹੈ। ਕਰਹੋ ਉਚਾਰਨ ਨਿਜ ਮਤ ਜੋ ਹੈ, ਜਿਹੜੀ ਆਪਣਾ ਮਤ ਹੈ ਆਪਣਾ ਸਿਧਾਂਤ ਹੈ ਵੀ ਕਿਹੜਾ ਤੂੰ ਮਤ ਧਾਰਿਆ, ਕਿਹੜੇ ਤੇ ਹਿਰਦੇ ਦਾ ਸਿਧਾਂਤ ਹੈ, ਕਿਹਨੂੰ ਮੰਨਦਾ ਪੂਜਦਾ, ਉਹ ਸਾਨੂੰ ਉਚਾਰਨ ਕਰਕੇ ਦੱਸ। ਮਧੁਰ ਬਚਨ ਸ਼ੁਭ ਮ੍ਰਿਦਲ ਸੁਭਾਅ, ਭਾਈ ਬਾਲਾ ਤੇਰੇ ਬਚਨ ਬੜੇ ਮਿੱਠੇ ਪਿਆਰੇ ਚੰਗੇ ਹੈ, ਤੇਰਾ ਸੁਭਾਅ ਬੜਾ ਕੋਮਲ ਜਿਹਾ ਹੈ। ਵਿਸ਼ੇਨ ਬਾਓ ਸਪਰਸ਼ਨ ਕਾਓ, ਹਾਂ ਇਸ ਤਰ੍ਹਾਂ ਦਿਸਦਾ ਵੀ ਜਿਹੜੇ ਵਿਸ਼ੇ ਵਿਕਾਰ ਹੈ ਇਹਨਾਂ ਦੀ ਹਵਾ ਤਾਂ ਤੈਨੂੰ ਛੋਈ ਨਹੀਂ ਹੈ। ਹੱਥ ਬੰਦ ਬੋਲਿਓ ਬਚ ਬਾਲਾ, ਅੰਗਦ ਸਾਹਿਬ ਮਹਾਰਾਜ ਤੋਂ ਸੁਣ ਕੇ ਦੋਵੇਂ ਹਰ ਜੋੜ ਕੇ ਭਾਈ ਬਾਲਾ ਜੀ ਇਉਂ ਬੋਲੇ, ਸਭ ਰਾਵਰ ਕੋ ਗਿਆਤ ਵਿਸਾਲਾ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਮੇਰੇ ਸੰਬੰਧ ਵਿੱਚ ਵੀ, ਗੁਰੂ ਨਾਨਕ ਸਾਹਿਬ ਦੇ ਸੰਬੰਧ ਵਿੱਚ ਵੀ ਆਪ ਜੀ ਨੂੰ ਸਭ ਤਰ੍ਹਾਂ ਦੀ ਗਿਆਤ ਹੈ, ਸੋ ਜੀ ਸਮਝ ਹੈ। ਤਦ ਪੁਜੋ ਤੁਮ ਪੁੱਛਣ ਅਨੁਸਾਰੀ, ਮਹਾਰਾਜ ਆਪ ਜਾਣਦੇ ਹੋਏ ਜਿਹੜੇ ਤੁਸੀਂ ਪੁੱਛਣ ਦੇ ਅਨੁਸਾਰੀ ਹੋਏ ਤੁਸੀਂ ਮੈਨੂੰ ਪੁੱਛ ਰਹੇ ਹੋ। ਸੁਣੋ ਆਪ ਮੈਂ ਕਹੋ ਸੁਧਾਰੀ, ਮਹਾਰਾਜ ਸਵਾਰ ਕੇ ਕਹਿਣਾ ਹੈ ਤੇ ਆਪ ਜੀ ਸੁਣ ਲੋ। ਸ੍ਰੀ ਨਾਨਕ ਜੀ ਮਮ ਗੁਰ ਪੂਰਨ, ਮੇਰੇ ਗੁਰੂ ਹੋਰ ਕੌਣ ਹੋਣੇ ਹੈ, ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਗੁਰੂ ਨਾਨਕ ਸਾਹਿਬ ਮੇਰੇ ਪੂਰਨ ਗੁਰੂ ਹੈ। ਕਲ ਕਲ ਮਲ ਰੁਜ ਪਦ ਰਜ ਚੂਰਨ, ਜਿਹੜੇ ਕਲਯੁਗ ਦੇ ਪਾਪ ਹੈ ਨਾ ਇਹ ਰੋਗਾਂ ਵਾਂਗ ਹੈ, ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਨਾ ਉਹ ਇਹਨਾਂ ਰੋਗਾਂ ਨੂੰ ਕਹਿੰਦੇ ਚੂਰਨ ਵਾਂਗ ਹੈ, ਭਾਵ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਚੂਰਨ ਵਾਂਗ ਹੈ ਤੇ ਪਾਪਾ ਰੂਪੀ ਰੋਗਾਂ ਨੂੰ ਨਾਸ਼ ਕਰਨ ਵਾਲੀ ਹੈ। ਦੰਭ ਮਤੰਗ ਹੈ ਕੋ ਸਾਰ ਕੇਸਰ, ਫਿਰ ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਹੈ ਜਾਂ ਦਰਸ਼ਨ ਦਾਰ ਹੈ, ਪਖੰਡ ਰੂਪੀ ਜਿਹੜਾ ਬੜਾ ਹਾਥੀ ਹੈ ਉਹਨੂੰ ਭਜਾਉਣ ਵਾਸਤੇ ਸ਼ੇਰ ਦੇ ਸਮਾਨ ਹੈ। ਭਾਉ ਭਗਤ ਕ੍ਰਿਖ ਜਗਤ ਸੋ ਜਲ ਧਰ, ਜੋ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੈ ਜਾਂ ਉਹਨਾਂ ਦੀ ਬਾਣੀ ਹੈ, ਪ੍ਰੇਮਾ ਭਗਤੀ ਰੂਪੀ ਜਿਹੜੀ ਖੇਤੀ ਹੈ ਇਹਨੂੰ ਪ੍ਰਾਉਣ ਪ੍ਰਫੁੱਲਤ ਕਰਾਉਣ ਵਾਸਤੇ, ਹਰਾ ਭਰਾ ਰੱਖਣ ਵਾਸਤੇ ਸੰਸਾਰ ਦੇ ਵਿੱਚ ਉਹ ਬੱਦਲ ਰੂਪ ਸਨ। ਸੁਣ ਸ੍ਰੀ ਅੰਗਦ ਬਚਨ ਉਚਾਰਿਓ, ਭਾਈ ਬਾਲਾ ਜੀ ਤੋਂ ਸੁਣ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ, ਤੁਮ ਗੁਰ ਨਾਨਕ ਰੂਪ ਨਿਹਾਰਿਓ, ਭਾਈ ਬਾਲੇ ਤੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਕਬ ਕੀ ਗੁਰ ਸਿੱਖੀ ਮਨ ਮਾਨੀ, ਸਾਨੂੰ ਖੋਲ ਕੇ ਦੱਸ ਭਾਈ ਬਾਲਾ ਤੂੰ ਕਦੋਂ ਕਦੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ ਹੋਈ, ਪ੍ਰੇਮ ਮਹਿ ਮਤ ਲਪਟਾਨੀ, ਤੇਰੀ ਜਿਹੜੀ ਬੁੱਧੀ ਹੈ ਬੜੇ ਗੁਰੂ ਨਾਨਕ ਦੇ ਪ੍ਰੇਮ ਵਿੱਚ ਲਪਟੀ ਹੋਈ ਲੀਨ ਹੋਈ ਦਿਸ ਰਹੀ ਹੈ, ਬਚਨਾਂ ਤੋਂ ਪਤਾ ਲੱਗ ਰਿਹਾ। ਬਾਲਾ ਬੋਲਿਓ ਸੁਣੋ ਦਿਆਲਾ, ਉਸ ਵੇਲੇ ਭਾਈ ਬਾਲਾ ਜੀ ਬੋਲੇ, ਹੇ ਦਿਆਲੂ ਕਿਰਪਾਲੂ ਗੁਰੂ ਅੰਗਦ ਸਾਹਿਬ ਮਹਾਰਾਜ ਸੁਣੋ ਜੀ, ਤਿਨਕੇ ਸੰਗ ਰਹਿਓ ਚਿਰ ਕਾਲਾ, ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰ ਕੇ ਮੈਂ ਤਾਂ ਬਹੁਤ ਸਮੇਂ ਤੱਕ ਉਹਨਾਂ ਦੇ ਨਾਲ ਹੀ ਰਿਹਾ। ਤੀਨ ਬਰਖ ਤਨ ਬੈਸ ਵਡੇਰੀ, ਇਹ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਨਾਲੋਂ ਮੇਰੀ ਜਿਹੜੀ ਉਮਰ ਹੈ ਨਾ ਉਹ 3 ਕੁ ਸਾਲ ਵੱਡੀ ਹੈ, ਭਾਵ ਗੁਰੂ ਅੰਗਦ ਗੁਰੂ ਨਾਨਕ ਸਾਹਿਬ ਜੀ ਦਾ 1526 ਬਿਕਰਮੀ ਸੰਮਤ ਕਤਕ ਦੀ ਪੂਰਨਮਾਸੀ ਵਾਲੇ ਦਿਨ ਅਵਤਾਰ ਹੋਇਆ ਸੀ, ਭਾਈ ਬਾਲਾ ਜੀ 1523 ਬਿਕਰਮੀ 14 ਚੇਤ ਦਿਨ ਵੀਰਵਾਰ ਨੂੰ ਰਾਏ ਭੋਏ ਦੀ ਤਲਵੰਡੀ ਵਿਖੇ ਚੰਦਰਪਾਨ ਦੇ ਗ੍ਰਹਿ ਵਿਖੇ ਮਾਤਾ ਅਨੋਖੀ ਜੀ ਦੇ ਉਦਰ ਰਾਹੀਂ ਆਪ ਪੈਦਾ ਹੋਏ ਸਨ। ਇਸ ਤਰ੍ਹਾਂ ਇਹ ਭਾਈ ਬਾਲਾ ਜੀ ਕਹਿ ਰਹੇ ਆ, ਗੁਰੂ ਨਾਨਕ ਸਾਹਿਬ ਨਾਲੋਂ ਮਾਰਾ ਮੇਰੀ 3 ਸਾਲ ਉਮਰ ਵੱਡੀ ਹੈ। ਬਾਲ ਤਰਨ ਬੈ ਬ੍ਰਿਤੀ ਬਤੇਰੀ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਾਰਾ ਬਾਲਕ ਉਮਰਾਂ ਤੋਂ ਲੈ ਕੇ ਬਹੁਤ ਉਮਰ ਮੇਰੀ ਉਹਨਾਂ ਨਾਲ ਹੀ ਰਹਿੰਦਿਆਂ ਬੀਤੀ। ਦੋਹਰਾ ਦਹ ਦਿਸ ਦਰਸ ਦਿਖਾਇਓ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਦਸਾਂ ਦਸਾਂ ਵਿੱਚ ਜਾ ਕੇ ਹਰ ਪਾਸੇ ਦਰਸ਼ਨ ਦਿਖਾਏ, ਹਰ ਪਾਸੇ ਦਰਸ਼ਨ ਬਖਸ਼ੇ। ਦਇਆ ਦ੍ਰਿਸ਼ਟ ਕੋ ਦੇਖ, ਦਇਆ ਵਾਲੀ ਨਿਗਾਹ ਨਾਲ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਨਿਕਟ ਰਹਿਤ ਤਿਮ ਚਰਨ ਹਮ ਰੇਸਾ ਨਿਹਾਲ ਕੀਤੇ। ਮੈਂ ਵੀ ਭਾਈ ਬਾਲਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰਹਿੰਦਾ ਸੀ। ਤਾਰਿਓ ਜਗਤ ਵਿਸ਼ੇਖ, ਫਿਰ ਦੇਖਦਿਆਂ ਦੇਖਦਿਆਂ ਦੇਸਾਂ ਪ੍ਰਦੇਸਾਂ ਵਿੱਚ ਤੁਰ ਕੇ ਗੁਰੂ ਨਾਨਕ ਸਾਹਿਬ ਨੇ ਬੇਅੰਤ ਸੰਸਾਰ ਤਾਰਿਆ ਹੈ। ਦਇਆ ਐਨ ਸੁਨ ਬੈਨ ਏ, ਜੋ ਗੁਰੂ ਅੰਗਦ ਸਾਹਿਬ ਦਇਆ ਦੇ ਘਰ ਇਹੋ ਜਿਹੇ ਬਚਨ ਭਾਈ ਬਾਲਾ ਤੋਂ ਸੁਣ ਕੇ ਦੈਨ ਭਗਤ ਨਿਜ ਦਾਸ, ਆਪਣੇ ਦਾਸਾਂ ਨੂੰ ਭਗਤੀ ਬਖਸ਼ਣ ਵਾਲੇ ਹਨ। ਉਠਕਾਰ ਭੁਜ ਭਾਰ ਘਰ ਮਿਲੇ, ਉਸੇ ਵੇਲੇ ਗੁਰੂ ਅੰਗਦ ਸਾਹਿਬ ਜੀ ਉੱਠ ਕੇ ਜੱਫੀ ਵਿੱਚ ਲੈ ਕੇ ਨਾ ਭਾਈ ਬਾਲਾ ਜੀ ਨੂੰ ਮਿਲੇ ਜੁਲੇ। ਉਰ ਧਾਰ ਪਰਮ ਹੁਲਾਸ, ਸਿਰ ਦੇ ਵਿੱਚ ਬਹੁਤ ਹੀ ਪ੍ਰੇਮ ਪਿਆਰ, ਬਹੁਤ ਹੀ ਜਿਹੜਾ ਪ੍ਰਸੰਨਤਾ ਧਾਰਨ ਕੀਤੀ ਆਪ ਜੀ ਨੇ। ਚੌਪਈ ਬਹੁਰ ਬਿਲੋਚਨ ਮੁਚਾ ਬਿਰਾਗਾ, ਉਸ ਵੇਲੇ ਫਿਰ ਗੁਰੂ ਅੰਗਦ ਸਾਹਿਬ ਦੇ ਨੇਤਰਾਂ ਵਿੱਚੋਂ ਬਿਰਾਗ ਦਾ ਜਲ ਕਹਿੰਦੇ ਨਿਕਲਣ ਲੱਗਿਆ। ਕਰ ਉਰ ਚਰਨਨ ਬਨ ਬਰ ਅਨੁਰਾਗਾ, ਨਾਨਕ ਸਾਹਿਬ ਦੇ ਚਰਨਾ ਕਮਲਾਂ ਦਾ ਹਿਰਦੇ ਵਿੱਚ ਧਿਆਨ ਤਰਕੇ ਉਹ ਬਰਾਗ ਦਾ ਜਲ ਨਿਕਲਣ ਲੱਗਿਆ ਨੇਤਰਾਂ ਰਾਹੀਂ। ਧੀਰ ਨਧਰ ਹੈ ਅਧਿਕ ਧਾਰ ਆਂਸੂ, ਐਸੇ ਜ਼ਿਆਦਾ ਹੀ ਅਥਰੂ ਗਿਰ ਰਹੇ ਹੈ, ਧੀਰਜ ਨਹੀਂ ਧਾਰ ਰਹੇ ਗੁਰੂ ਅੰਗਦ ਸਾਹਿਬ ਮਹਾਰਾਜ। ਪਰਤ ਪ੍ਰੀਤ ਕੀ ਭਗਤ ਉਲਾਸੂ, ਭਗਤ ਪ੍ਰੀਤ ਕੀ ਭਗਤ ਉਲਾਸੂ, ਪਰਤ ਹਾਂਜੀ ਪਰਤ ਪ੍ਰੀਤ ਕੀ ਭਗਤ ਉਲਾਸੂ। ਹਾਂ ਇਸ ਤਰ੍ਹਾਂ ਕਹਿੰਦੇ ਜਿਹੜੀ ਪ੍ਰੀਤੀ ਪ੍ਰੇਮਾ ਭਗਤੀ ਦੀ ਪ੍ਰੀਤੀ ਉਹਦਾ ਹੁਲਾਸ ਹੀ ਐਸਾ ਹੈ। ਸਵਤਾ ਅਸਤ ਨਿਸਾ ਹੋਏ ਆਈ, ਇਸ ਤਰ੍ਹਾਂ ਕਹਿੰਦੇ ਜਿਹੜਾ ਸੂਰਜ ਛਿਪ ਗਿਆ ਤੇ ਜਿਹੜੀ ਰਾਤ ਹੋਈ ਆਈ ਹੈ, ਹਨੇਰਾ ਹੋ ਗਿਆ ਹੈ। ਬਾਲਾ ਰਹਿਤ ਭਇਓ ਤਿਹ ਥਾਈ, ਭਾਈ ਬਾਲਾ ਜੀ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਘੋੜੀਏ ਖਡੂਰ ਸਾਹਿਬ ਵਿਖੇ ਰਹਿ ਪਿਆ। ਸਿੱਖ ਸੰਗਤ ਜਹਿ ਮਿਲ ਸਮਦਾਇਆ, ਜਿੱਥੇ ਉਹ ਸਰਾਮ ਵਿੱਚ ਧਰਮਸ਼ਾਲਾ ਵਿੱਚ ਬਹੁਤੀਆਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਸਨ, ਤਹਾਂ ਬਸਿਓ ਸਭ ਹਿੰਨ ਮਨ ਪਾਇਆ। ਭਾਈ ਬਾਲਾ ਜੀ ਰਾਤ ਨੂੰ ਉਹ ਸਰਾਮ ਵਿੱਚ ਰਹੇ ਸੰਗਤਾਂ ਦੇ ਮਨਾਂ ਵਿੱਚ ਬੜਾ ਚੰਗਾ ਲੱਗਿਆ ਹੈ। ਨਿਸਮੈ ਭਨਤ ਰਹਿਓ ਤਿੰਨ ਸਾਥਾ, ਜਿਹੜੇ ਸਰਾਂ ਵਿੱਚ ਗੁਰੂ ਕੇ ਸਿੱਖ ਸੇਵਕ ਉਹਨਾਂ ਦੇ ਨਾਲ ਵੀ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਪ੍ਰਸੰਗ ਸੁਣਾਉਂਦਾ ਰਿਹਾ, ਕਹਿੰਦਾ ਰਿਹਾ ਸ੍ਰੀ ਨਾਨਕ ਕੀ ਸੁੰਦਰ ਗਾਥਾ, ਗੁਰੂ ਨਾਨਕ ਸਾਹਿਬ ਦੀ ਸੋਹਣੀ ਗਾਥਾ ਸੋਹਣੀ ਕਥਾ ਹੈ। ਅੰਗਦ ਮਗਨ ਲੱਗਿਓ ਮਨ ਧਿਆਨਾ, ਗੁਰੂ ਅੰਗਦ ਸਾਹਿਬ ਜੀ ਮਗਨ ਹੋ ਗਏ, ਮਸਤ ਹੋ ਗਏ, ਧਿਆਨ ਲੱਗ ਗਿਆ ਰਾਤ ਸਮੇਂ। ਆਸਨ ਬੈਸਿਓ ਭਈ ਵਿਹਾਨਾ, ਚੌਂਕੜਾ ਮਾਰਿਆ ਇੱਕੋ ਆਸਨ ਤੇ ਬੈਠਿਆਂ ਬੈਠਿਆਂ ਧਿਆਨ ਵਿੱਚ ਮਸਤ ਹੋਇਆ। ਰਾਤ ਲੰਘ ਗਈ ਹੈ, ਰਾਤ ਬਤੀਤ ਹੋ ਗਈ ਹੈ। ਪੁਨ ਪੂਖਨ ਪ੍ਰਕਾਸ਼ਿਤ ਭਇਓ, ਫਿਰ ਜਦੋਂ ਦਿਨ ਜਾ ਚੜਿਆ ਤੇ ਸੂਰਜ ਦਾ ਪ੍ਰਕਾਸ਼ ਹੋਇਆ ਹੈ। ਛੁੱਟੀ ਸਮਾਧ ਇਸ਼ਨਾਨ ਕਯੋ, ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸਮਾਧੀ ਖੁੱਲ ਗਈ ਹੈ ਤੇ ਆਪ ਜੀ ਨੇ ਇਸ਼ਨਾਨ ਆਦਿਕ ਕਰ ਕਰਾ ਲਿਆ ਹੈ। ਐਸੇ ਬਹੁਰ ਬੁਲਾਇਓ ਬਾਲਾ, ਫਿਰ ਗੁਰਤਾ ਗੱਦੀ ਦੇ ਤਖ਼ਤ ਉੱਪਰ ਗੁਰੂ ਅੰਗਦ ਸਾਹਿਬ ਜੀ ਆ ਬੈਠੇ ਹੈ ਤੇ ਭਾਈ ਬਾਲਾ ਜੀ ਨੂੰ ਉਸ ਰਾਂ ਦੇ ਵਿੱਚੋਂ ਆਪਣੇ ਕੋਲ ਸਦ ਬੁਲਾ ਲਿਆ। ਬੰਧਨ ਕਰੀ ਆਨ ਤਤਕਾਲ, ਉਸੇ ਵੇਲੇ ਭਾਈ ਬਾਲਾ ਜੀ ਨੇ ਬੜੀ ਛੇਤੀ ਆ ਕੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਸਜ ਗਿਆ ਹੈ। ਜਿਸ ਤਰ੍ਹਾਂ ਫਿਰ ਭਾਈ ਬਾਲਾ ਜੀ ਦੇ ਬੈਠਣ ਸਾਰ ਜੋ ਗੁਰੂ ਅੰਗਦ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਬਚਨ ਬਿਲਾਸ ਕਹੇ, ਵਿਜੇਤ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਹੁਤਾ ਸਮਾਂ ਰਿਹਾ ਅਤੇ ਸਾਰਾ ਕੁਛ ਦੇਖਦਾ ਰਿਹਾ, ਫਿਰ ਸਾਰਾ ਕੁਛ ਸਾਨੂੰ ਸੁਣਾ। ਜਿੱਥੋਂ ਇਹ ਕਥਾ ਦਾ ਮੁੱਢ ਵਜਿਆ, ਭਾਈ ਬਾਲੇ ਵਾਲੀ ਜਨਮ ਸਾਖੀ ਜੋ ਪ੍ਰਸਿੱਧ ਲਿਖੀ ਗਈ, ਉਹ ਇਸ ਤਰ੍ਹਾਂ ਅੱਗੇ ਪ੍ਰਸੰਨ ਅੱਗੇ ਆਏਗਾ। ਜਿੰਨਾ ਕੁ ਸਮਾਂ ਨੀਯਤ ਕੀਤਾ ਕਰੀਬਨ ਅੱਜ ਪੂਰਾ ਹੋ ਗਿਆ, ਬਾਕੀ ਅਗਲਾ ਪ੍ਰਸੰਗ ਆਪਾਂ ਇਸੇ ਤਰ੍ਹਾਂ ਸੰਗਤ ਰੂਪ ਵਿੱਚ ਇਕੱਤਰ ਹੋ ਕੇ ਕੀਰਤਨ ਤੋਂ ਬਾਅਦ ਫਿਰ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਪੁੰਨ ਪੂਖਨ ਪ੍ਰਕਾਸ਼ਤ ਭਇਓ, ਛੁਟੀ ਸਮਾਧ ਸ਼ਨਾਨੰਗ ਕਯੋ, ਵੈਸੇ ਬਹੁਰ ਬੁਲਾਇਓ ਬਾਲਾ, ਬੰਧਨ ਕਰੀ ਆਨ ਤਤਕਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀਏ ਪਰੋਇ, ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾਜ ਹੈ, ਚੜ੍ਹੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ। ਠਾਕੁਰ ਤੁਮ